ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋਰ ਪਰ ਨਾਮ ਜਿਸ ਕਾਰਨਾ ਤੇ ਵੱਢ ਅਗੀ ਪਾਵਹਿ ਗਤ ਵਿਸਰਾਮ ਸ੍ਰੀ ਨਾਨਕ ਸੁਖ ਸਿੰਧ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਬੇਨਤੀ ਬੇਨਤ ਕਿਰਪਾ ਨਾਲ ਰਹਿਮਤ ਬਖਸ਼ਿਸ਼ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਉੱਚਾ ਸੁੱਚਾ ਜੋ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਉਸ ਵਿੱਚੋਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ ਅਤੇ ਲਾਹੇ ਹਾਸਲ ਕਰ ਰਹੇ ਹਾਂ। ਅੱਜ ਵੀ ਜੋ ਇਤਿਹਾਸ ਪਿੱਛੇ ਚੱਲ ਰਿਹਾ ਸੀ ਉਸ ਵਿੱਚੋਂ ਅਗਲਾ ਪ੍ਰਸੰਗ ਪੜ੍ਹਨ ਲਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਜਿਹੜਾ ਪ੍ਰਸੰਗ ਆਇਆ ਉਸ ਨਾਲ ਅੱਜ ਦੇ ਪ੍ਰਸੰਗ ਨਾਲ ਲੜੀ ਜੋੜਨ ਵਾਸਤੇ ਸੰਪਰਦਾ ਦੇ ਸੰਕੇਤੀ ਨਿਯਮ ਅਨੁਸਾਰ ਥੋੜ੍ਹਾ ਜਿਹਾ ਜਿਹੜਾ ਪ੍ਰਸੰਗ ਹੈ ਅੱਜ ਦੁਬਾਰਾ ਸੁਣਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਨੇ ਆਪਣੇ ਪਤੀ ਕਾਲੂ ਨਾਲ ਵਿਚਾਰ ਕਰਕੇ ਵੀ ਇਹਨਾਂ ਨੂੰ ਕੋਈ ਰੋਗ ਲੱਗ ਗਿਆ ਹੈ, ਸਿਆਣੇ ਵੈਦ ਨੂੰ ਬੁਲਾ ਕੇ ਇਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਹੈ, ਔਰ ਜਿਹੜੇ ਕੋਈ ਸਾਗ ਸੰਬੰਧੀ ਉਹਨਾਂ ਨੇ ਵੀ ਕਾਲੂ ਨੇ ਕਿਹਾ ਵੀ ਕਿਉਂ ਮਾਇਆ ਦੇ ਪਿੱਛੇ ਟੁੱਪਿਆ, ਪੁੱਤਰ ਦਾ ਤੂੰ ਕੋਈ ਇਲਾਜ ਨਹੀਂ ਕਰਾਉਂਦਾ ਹੈ, ਸੋ ਇਸ ਤਰ੍ਹਾਂ ਉਹਨਾਂ ਦੀਆਂ ਤਰਕਾਂ ਸੁਣ ਕੇ ਫਿਰ ਆਪਣੇ ਛੋਟੇ ਭਰਾ ਲਾਲੂ ਜੀ ਨੂੰ ਅਰਦਾਸ ਵੇਹ ਦੇ ਘਰ ਭੇਜ ਦਿੱਤਾ, ਬੁਲਾ ਕੇ ਲੈ ਆਇਆ। ਜਿਵੇਂ ਜਿਹੜੇ ਵੈਦ ਹੈ ਜ਼ਿਆਦਾਤਰ ਅੱਜ ਕੱਲ੍ਹ ਤਾਂ ਨਵੇਂ ਯੰਤਰ ਜਿਹੇ ਬਣ ਗਏ ਹਨ, ਉਹ ਹੋਰ ਢੰਗ ਨਾਲ ਚੈੱਕ ਕਰਦੇ, ਜੇ ਤਾਪ ਬੁਖਾਰ ਹੈ ਉਹ ਵੀ ਉਹ ਥਰਮਾਮੀਟਰ 'ਚ ਹੈਗਾ, ਉਹ ਮੂੰਹ 'ਚ ਕਹਿੰਦੇ ਵੀ ਜੀਭ ਦੇ ਹੇਠਾਂ ਲੈ ਲਾ ਜਾਂ ਬਗਲ ਕੱਛ ਵਿੱਚ ਲੈ ਲਾ ਇਹਨੂੰ, ਉਹਦੇ ਨਾਲ ਉਹ ਦੱਸ ਦਿੰਦਾ ਵੀ 105 ਦਾ ਜਾਂ 4 ਦਾ ਤਾਪ ਹੈ ਤੈਨੂੰ ਜਾਂ ਨਹੀਂ ਚੜਿਆ ਹੈ। ਇਸੇ ਤਰ੍ਹਾਂ ਖੂਨ ਦਾ ਦੌਰਾ ਠੀਕ ਹੈ ਕਿ ਗਲਤ ਹੈ, ਮੀਟਰ ਦੇ ਰਾਹੀਂ ਹੀ ਚੁੱਕ ਚੁੱਕ ਕੇ ਕਰਕੇ ਦੱਸ ਦਿੰਦੇ। ਹੋਰ ਕੋਈ ਜਿਹੜਾ ਕੋਈ ਸੋਮ ਰੋਗ ਹੈ, ਪਿਸ਼ਾਬ ਦਾ ਰੋਗ ਹੈ ਜ਼ਿਆਦਾ ਆਉਂਦਾ ਹੈ ਸ਼ੂਗਰ ਕਰਕੇ, ਉਹ ਵੀ ਆ ਖੂਨ ਖਾਨ ਵਿੱਚੋਂ ਥੋੜ੍ਹਾ ਜਿਹਾ ਤਿਮਕਾ ਲੈ ਕੇ ਉਹ ਪਰਖ ਦਿੰਦੇ ਵੀ ਇੰਨੇ ਪਰਸੈਂਟ ਹੈ ਇੰਨੇ ਪਰਸੈਂਟ ਹੈ। ਪਿਛਲੇ ਸਮੇਂ ਵਿੱਚ ਸਾਰਾ ਕੁਛ ਉਹ ਜ਼ਿਆਦਾਤਰ ਨਬਜ਼ ਦੇਖ ਕੇ ਉਹ ਸਾਰਾ ਰੋਗ ਲੱਭ ਲੈਂਦੇ ਸੀ ਵੀ ਇਹ ਬਰਗ ਵਧੀ ਹੋਈ ਹੈ ਕਿ ਗਰਮੀ ਵਧੀ ਹੋਈ ਹੈ ਜਾਂ ਬੈਬਾਦੀ ਹੈ ਜਾਂ ਲਹੂ ਦਾ ਵਿਗਾੜ ਹੈ। ਸੋ ਇਸੇ ਤਰ੍ਹਾਂ ਜਿਹੜੇ ਕੋਈ ਹੱਥ ਪੈਰ ਹੈ ਉਹਨਾਂ ਦੇ ਨਾਂ ਨੂੰ ਜੇ ਦੇਖ ਲੈਣੇ ਅਤੇ ਅੱਖਾਂ ਤੋਂ ਜੋ ਲਾਲੀ ਦੇਖਣੀ ਜਾਂ ਉਹ ਕਾਲਾਪੁਣਾ ਜਿਹਾ ਦੇਖਣਾ ਜਾਂ ਚਟਿਆਈ ਜੀ ਦੇਖਣੀ, ਉਹਨੂੰ ਦੇਖ ਕੇ ਜਾਣ ਲੈਣਾ ਵੀ ਜੇ ਉਹ ਅੱਖਾਂ ਜਿਹੀਆਂ ਕਾਲੀਆਂ ਹਨ ਅੰਦਰੋਂ ਫਿਰ ਵੀ ਗਰਮੀ ਵਧੀ ਹੋਈ ਹੈ, ਜੇ ਲਾਲੀ ਸਹਿਤ ਹੈ ਫਿਰ ਸਮਝਣਾ ਵੀ ਬੈਬਾਦੀ ਹੈ, ਜੇ ਚਿੱਟੀਆਂ ਜਿਹੀਆਂ ਅੱਖਾਂ ਅੰਦਰੋਂ ਫਿਰ ਸਮਝਣਾ ਵੀ ਇਹ ਤਾਂ ਬਲਗਮ ਵਧੀ ਹੈ ਕਫ ਵਧੀ ਹੈ। ਸਰੀਰ ਦੇ ਉੱਪਰ ਨਜ਼ਰਸਾਨੀ ਕਰਕੇ ਦੇਖ ਲੈਣਾ ਵੀ ਇਹ ਖੂਨ ਦਾ ਵਿਗਾੜ ਹੈ, ਆਹ ਫੋੜੇ ਫਿਣਸੀਆਂ ਚੰਬਲ ਆਦਿਕ, ਇਹ ਤਾਰਕ ਜਾਣੀ ਜਾਂ ਇਸ਼ਟੰਗ ਨਾਲ ਜਾਂ ਫਿਰ ਉਹ ਪਿਸ਼ਾਬ ਦੀ ਪ੍ਰੀਖਿਆ ਕਰਦੇ ਸੀ, ਉਹ ਸਰ੍ਹੋਂ ਦਾ ਤੇਲ ਜਿਹਾ ਪਾ ਦੇਣਾ ਅਤੇ ਉਹ ਛੰਨੇ ਦੇ ਵਿੱਚ ਫਿਰ ਉਹ ਜਿਹੇ ਉਹ ਨਿਸ਼ਾਨ ਜੇ ਬਣ ਜਾਂਦੇ ਸੀ, ਕੋਈ ਨਾ ਕੋਈ ਆਕਾਰ ਬਣ ਜਾਂਦਾ ਸੀ, ਉਹ ਆਕਾਰ ਜਦ ਦੇਖ ਕੇ ਅਨੁਮਾਨ ਲਾ ਲੈਂਦੇ ਵੀ ਇਹ ਆ ਇਹਨੂੰ ਦੁੱਖ ਤਕਲੀਫ ਆ ਰੋਗ ਹੈ, ਇਹ ਜਿਹੜਾ ਰੋਗ ਜਾਊਗਾ ਕਿ ਨਹੀਂ ਜਾਊਗਾ, ਉਹ ਉਸੇ ਤਈ ਆਕਾਰ ਤੋਂ ਚਿੰਨ੍ਹ ਜੇ ਦੇਖ ਕੇ ਉਹ ਕਹਿ ਦਿੰਦੇ ਸੀ ਵੀ ਇਹ ਤਾਂ ਅਸਾਦ ਨਹੀਂ ਠੀਕ ਹੋਣ ਵਾਲਾ ਹੈ ਜਾਂ ਇਹ ਰੋਗ ਕਰਕੇ ਹੁਣ ਗ੍ਰਸਿਆ ਕਿੰਨੇ ਕੁ ਦਿਨਾਂ ਵਿੱਚ ਮਰ ਮੁੜ ਜਾਊਗਾ। ਫਿਰ ਉਹਨੂੰ ਉਹ ਪੁੱਛ ਪੜਤਾਲ ਕਰਦੇ ਵੀ ਤੂੰ ਆਕਾਸ਼ ਵੱਲ ਨਹੀਂ ਦੇਖ, ਤੈਨੂੰ ਜਿਹੜਾ ਚੰਦਰਮਾ ਹੈ ਉਹ ਕਿਵੇਂ ਦਿਸਦਾ ਹੈ। ਜਦੋਂ ਮੌਤ ਦਾ ਦਿਨ ਨੇੜੇ ਆਇਆ ਹੋਵੇ ਫਿਰ ਅੱਖਾਂ ਵਿੱਚ ਦੋਸ਼ ਆ ਜਾਂਦਾ ਹੈ, ਰੋਗੀ ਨੂੰ ਪੁੱਛੋ ਵੀ ਆਕਾਸ਼ ਵਿੱਚ ਕਿੰਨਾ ਚੰਦਰਮਾ, ਜਦੋਂ ਮਰਨਾ ਨੇੜੇ ਆਇਆ ਹੋਵੇ ਉਹ ਦੋਸ਼ ਆਜੂ ਕਿਉਂਕਿ ਦੋ ਤਿੰਨ ਦੀਦੇ ਹੈ। ਫਿਰ ਉਹ ਵੈਰ ਕਹਿ ਦਿੰਦੇ ਵੀ ਇਹ ਤਾਂ ਤੂੰ ਸੇਵਾ ਸੁਭੋ ਕਰ ਲਓ ਚਾਰ ਇਹਨੇ ਨਹੀਂ ਰਹਿਣਾ ਹੈ, ਇਹ ਦੋ ਤਿੰਨ ਚੰਦਰਮਾ ਦੱਸਦਾ ਹੈ ਆਕਾਸ਼ ਵਿੱਚ ਕੀ ਹੈ। ਯਾਨੀ ਇਸ ਤਰ੍ਹਾਂ ਇਹ ਦੁੱਖ ਦ੍ਰਿਸ਼ਟੀ ਹੁੰਦੀ ਹੈ, ਉੱਥੋਂ ਉਹਨਾਂ ਦੀ ਪਛਾਣ ਹੁੰਦੀ ਸੀ ਇਹ ਜਾਂ ਨਵਜ ਤੋਂ। ਜਦੋਂ ਨਵਜ ਆਪਣਾ ਥਾਂ ਛੱਡ ਜਾਂਦੀ ਹੈ ਨਾ ਫਿਰ ਉਹ ਜਿੱਥੇ ਕੂੜੀ ਜੀ ਹੈ ਇੱਥੇ ਆ ਜਾਂਦੀ ਨਵਜ, ਫਿਰ ਇਸ ਤੋਂ ਅੱਗੇ ਮੋਢਿਆਂ ਦੇ ਹੇਠਾਂ ਜੇ ਬਸ ਉਹ ਸਮਝ ਲੈਂਦੇ ਵੀ ਹੁਣ ਤਾਂ ਕੁਝ ਘੰਟੇ ਹੀ ਹੈ, ਇਹ ਉਹ ਨਵਜ ਤੋਂ ਪਛਾਣ ਲੈਂਦੇ ਰੋਗ ਵੀ ਅਤੇ ਬਾਕੀ ਸਮਾਂ ਵੀ ਮੌਤ ਦਾ। ਇਸ ਤਰ੍ਹਾਂ ਇਹ ਸਿਆਣਾ ਹਰਦਾਸ ਬਹਿਰ ਸੀ, ਇਹਨੇ ਬਾਂਝੀ ਫੜੀ ਹੈ ਅਤੇ ਨਵਜੀ ਜੀ ਦੇਖਣ ਲੱਗਿਆ। ਮਹਾਰਾਜ ਨੇ ਹੱਥ ਖਿੱਚ ਲਿਆ, ਇਹਦੇ ਕੀ ਗੱਲ ਹੈ, ਇਹ ਕਿਉਂ ਹੱਥ ਵਿੱਚ ਹਰਦਾਸ ਫੜਿਆ, ਕੀ ਜਿਹਨਾਂ ਹੈ? ਕਹਿੰਦਾ ਜੀ ਮੈਂ ਇਹ ਨਵਜਰੇ ਰਾਹੀਂ ਤੁਹਾਡਾ ਰੋਗ ਦੇਖ ਰਿਹਾ, ਚੌਹਾਂ ਕਰਕੇ ਕੋਈ ਨਾ ਕੋਈ ਰੋਗ ਲੱਗਦਾ ਹੈ, ਗਰਮੀ ਕਰਕੇ, ਵਾਦੀ ਕਰਕੇ, ਬਲਗਮ ਕਰਕੇ, ਖੂਨ ਵਿਗਾੜ ਕਰਕੇ, ਜਿਹੜਾ ਦੇਖੂੰਗਾ ਫਿਰ ਉਹਦਾ ਮੈਂ ਇਲਾਜ ਕਰੂੰਗਾ। ਮਹਾਰਾਜ ਕਹਿੰਦੇ ਤੂੰ ਆਪਣਾ ਰੋਗ ਦੂਰ ਕਰ ਲਿਆ ਪਹਿਲਾਂ, ਫਿਰ ਆਪਣੇ ਰੋਗ ਦਾ ਇਲਾਜ ਕਰੋ, ਇਹ ਸਭ ਤੋਂ ਵੱਡਾ ਹਉਮੈ ਦਾ ਰੋਗ, ਉਹ ਲੱਗਦਾ ਹੈ ਮੈਂ ਮੇਰੀ ਕਰਕੇ, ਇਸ ਕਰਕੇ। ਫਿਰ ਇਹਦੇ ਪਰਸਾਏ ਜਦੋਂ ਇਹਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਦੱਸੋ, ਤੇ ਆਪ ਜੀ ਨੇ ਉਹ ਮੁਖਾਰਬਿੰਦ ਤੋਂ ਜਮਲਾਰ ਦੀ ਵਾਰ ਦੇ ਵਿੱਚ ਇੱਕ ਸ਼ਲੋਕ ਆਉਂਦਾ ਹੈ, ਉਹ ਉਚਾਰਨ ਕਰਕੇ ਵੈਦ ਬੁਲਾਇਆ, ਵੈਦ ਕੀ ਪਗਲ ਢੰਡੋਲੇ ਬਾਂ, ਭੋਲਾ ਵੈਦ ਨ ਜਾਣੀ ਕਰ ਕਰੇ ਜੇ ਮਾਂ। ਵੇ ਤੂੰ ਤਾਂ ਭੋਲਾ ਵੈਦ ਹੈ, ਤੂੰ ਤਾਂ ਜਾਣਦਾ ਹੀ ਨਹੀਂ ਹੈ, ਇਹ ਤਾਂ ਪ੍ਰੇਮ ਦੀ ਜਿਹੜੀ ਪੀੜਾ ਹੈ, ਉਹ ਛੋਟੇ ਦੀ ਪੀੜਾ, ਉਹ ਤਾਂ ਹਿਰਦੇ ਵਿੱਚ ਹੈ, ਅਤੇ ਨਵਜ ਨਾਲ ਨਹੀਂ ਇਹਦਾ ਪਤਾ ਚੱਲਦਾ ਹੈ, ਅਤੇ ਨਾ ਹੀ ਬਾਕੀ ਸਰੀਰ ਤੋਂ ਕੋਈ ਪਤਾ ਚੱਲਦਾ ਹੈ। ਇਸ ਕੇ ਤਾਂ ਜਿਸ ਤਰ੍ਹਾਂ ਲਾਗੀ ਸੋਈ ਜਾਣਾ, ਔਰ ਕੇ ਜਾਣਾ ਕਾਰੀ ਜੀਓ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਨਾ ਮੇਰੇ ਮਨ ਅੰਤਰ ਕੀ ਪੀਰ। ਇਸ ਤਰ੍ਹਾਂ ਦੇ ਜਿਹੜੇ ਲਫਜ਼ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਕਹੇ ਇਸ ਤਕਲੀਫ ਬਾਰੇ, ਸੋ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਬੁਝਾਇਆ, ਇਹ ਜਿਹੜੀ ਤਕਲੀਫ ਹੈ ਤਾਂ ਹਿਰਦੇ ਅੰਦਰ ਹੈ ਪ੍ਰੇਮ ਦੀ, ਛੋਲੇ ਦੀ। ਫਿਰ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਕਥਾ ਸੁਣਨ ਵਾਲਿਆਂ ਨੇ ਪੁੱਛ ਲਿਆ ਕਿ ਮਹਾਰਾਜ ਵੈਦੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕੀ ਸਮਝਾਇਆ ਬੁਝਾਇਆ ਸੀ, ਸਾਨੂੰ ਕੋਈ ਬਹੁਤਾ ਪਤਾ ਨਹੀਂ ਲੱਗਿਆ। ਗੁਰੂ ਅੰਗਦ ਸਾਹਿਬ ਜੀ ਨੇ ਇਸ ਦੇ ਪਰਸਾਏ ਫਿਰ ਸਪਸ਼ਟੀਕਰਨ ਦੇਣ ਲਈ, ਸਮਝਾਉਣ ਲਈ ਆਪਣੇ ਵੱਲੋਂ ਸਲੋਕ ਉਚਾਰਨ, ਵੈਦਾ ਵੈਰ ਸੋ ਵੈਰ ਨੂੰ ਪਹਿਲਾ ਰੋਗ ਪਛਾਣ, ਇਹ ਵੈਦ ਵੈਦਾਂ ਵਿੱਚੋਂ ਤਾਂ ਹੀ ਤੂੰ ਸ੍ਰੇਸ਼ਠ ਵੈਦ ਹੈ, ਕਹਾਉਣ ਦਾ ਹੱਕ ਦਾ ਜੇ ਸਭ ਤੋਂ ਪਹਿਲਾਂ ਦਾ ਜਿਹੜਾ ਆਦਤ ਲੱਗਿਆ ਹਮੈਂ ਦਾ ਰੋਗ ਹੈ ਉਹ ਤੂੰ ਪਛਾਣੇ, ਉਹੋ ਜਿਹਾ ਕੋਈ ਦਾਰੂ ਉਹਦਾ ਲੱਭ ਲੈ, ਖੋਜ ਲੈ, ਜਿਸ ਕਰਕੇ ਹਮੈਂ ਦਾ ਵੀ ਅਤੇ ਹੋਰ ਰੋਗਾਂ ਦਾ ਜਿਹੜਾ ਸਮੁਦਾਇ ਹੈ ਉਹ ਵੀ ਚਲਿਆ ਜਾਏ, ਜਿਹਦੇ ਨਾਲ ਰੋਗ ਵੀ ਉੱਠ ਜਾਵੇ, ਚਲਾ ਜਾਏ, ਸਰੀਰ ਦੇ ਵਿੱਚ ਆ ਕੇ ਸੁੱਖ ਵਸੇ। ਇਸ ਤਰ੍ਹਾਂ ਜੇ ਤਾਂ ਆਪਣਾ ਰੋਗ ਗਵਾ ਲਏ ਫਿਰ ਤਾਂ ਵੈਰ ਸਦਾਉਣ ਦਾ ਹੱਕਦਾਰ ਹੈ, ਫਿਰ ਤਾਂ ਤੈਨੂੰ ਸਹੀ ਅਸਲੀ ਵੈਰ ਕਿਹਾ ਜਾ ਸਕਦਾ, ਅਸੀਂ ਤੈਨੂੰ ਸੱਦ ਸਕਦੇ ਹਾਂ, ਦੱਸ ਸਕਦੇ ਹਾਂ ਵੀ ਤੂੰ ਠੀਕ ਹੈ। ਜੇ ਤੂੰ ਆਪਣਾ ਰੋਗ ਨਹੀਂ ਗਵਾਇਆ ਹੈ ਤਾਂ ਫਿਰ ਤਾਂ ਤੂੰ ਸਿਆਣਾ ਸ੍ਰੇਸ਼ਟ ਵੈਦ ਹੈ ਨਹੀਂ ਹੈ। ਜਿਵੇਂ ਇਹਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਤੁਸੀਂ ਖੋਲ੍ਹ ਕੇ ਦੱਸੋ ਅਤੇ ਇਹਦਾ ਇਲਾਜ ਵੀ ਦੱਸੋ, ਉਹ ਤਰ੍ਹਾਂ ਤਰ੍ਹਾਂ ਦੇ ਰੋਗ ਵੀ ਆਪ ਜੀ ਨੇ ਅੰਤਰੀਵ ਦੱਸੇ ਅਤੇ ਉਹਨਾਂ ਦਾ ਇਲਾਜ ਵੀ ਦੱਸਿਆ। ਜਿਵੇਂ ਆ ਤਾਪ ਹੈ, ਇੱਕ ਤਾਂ ਦੂਜਾ ਸਰੀਰ ਨੂੰ ਚੜ੍ਹਦਾ, ਇੱਕ ਜਦੋਂ ਕਿਸੇ ਦੇ ਦੂਜੇ ਵਿੱਚ ਗੁਣ ਦੇਖਦੇ ਆ, ਦੂਜੇ ਕੋਲ ਬਹੁਤੀ ਮਾਇਆ ਦੇਖਦੇ ਆ, ਅਤੇ ਇਸੇ ਤਰ੍ਹਾਂ ਦੂਜੇ ਦੀ ਮਹਿਮਾ ਵਡਿਆਈ ਸੁਣਦੇ ਆ, ਫਿਰ ਵੀ ਮਨੁੱਖ ਨੂੰ ਤਾਪ ਚੜ੍ਹਦਾ ਹੈ, ਫਿਰ ਵੀ ਮਨੁੱਖ ਔਖਾ ਹੁੰਦਾ, ਇਸ ਕਰਕੇ ਵੀ ਇਹਦੇ ਕੋਲ ਇੰਨੀ ਕਿਉਂ ਮਾਇਆ, ਇਹਦੇ ਵਿੱਚ ਇੰਨੇ ਗੁਣ ਕਵੇ ਦਾ ਇੰਨੀ ਕਿਉਂ ਵਡਿਆਈ ਹੈ। ਕਹਿੰਦੇ ਇਹਦਾ ਇਲਾਜ ਹੈ ਕੋਈ ਗੋਲੀਆਂ ਨਾਲ, ਇਹ ਤਾਂ ਸਭ ਦੇ ਵਿੱਚ ਵੀ ਵਾਹਿਗੁਰੂ ਵਾਹਿਓ ਜਾਣ ਕੇ ਸਭ ਨਾਲ ਮਿੱਤਰਪੁਣਾ ਕਰਨਾ, ਸਭ ਨੂੰ ਆਪਣੇ ਮਿੱਤਰ ਸਮਝਣਾ, ਫਿਰ ਇਹ ਤਾਪ ਨਹੀਂ ਹੁੰਦਾ, ਫਿਰ ਨਹੀਂ ਦੁੱਖ ਤਕਲੀਫ ਹੁੰਦੀ, ਕਿਉਂਕਿ ਮਿੱਤਰ ਦੀ ਵਡਿਆਈ ਦੇਖ ਕੇ, ਮਿੱਤਰ ਕੋਲ ਗੁਣ ਦੇਖ ਕੇ, ਮਨੁੱਖ ਰੁਕਮਾਇਆ ਦੇਖ ਕੇ ਮਨੁੱਖ ਨੂੰ ਦੁੱਖ ਨਹੀਂ ਨਾ ਹੁੰਦਾ ਹੈ, ਤਾਪ ਨਹੀਂ ਹੁੰਦਾ ਹੈ। ਜਾਂ ਸਭ ਨਾਲ ਜਿਹੜਾ ਮਿੱਤਰਪਣਾ ਕਰਨਾ ਇਹ ਇਹਦੀ ਦਵਾਈ ਹੈ। ਇਸੇ ਤਰ੍ਹਾਂ ਜਿਹੜਾ ਵਿਸ਼ਿਆਂ ਦੀ ਵਾਸ਼ਨਾ ਹੈ, ਤ੍ਰਿਸ਼ਨਾ, ਇਹ ਬਹੁਤ ਬੜੀ ਕਹਿੰਦੇ ਖਤਰਨਾਕ ਖੰਘ ਹੈ। ਇਹ ਵਿਸ਼ਿਆਂ ਦੀ ਵਾਸ਼ਨਾ ਵੱਧਦੀ ਉਤਰੀ ਜਾਂਦੀ, ਕਦੇ ਨਾਸ ਨਹੀਂ ਹੁੰਦੀ ਹੈ, ਮਰਨ ਪ੍ਰਯੰਤ ਰਹਿੰਦੀ ਹੈ ਖੰਘ। ਕਹਿੰਦੇ ਸਾਰੇ ਪਦਾਰਥਾਂ ਨੂੰ ਜਿਹੜਾ ਨਾਸਵੰਤ ਜਾਣਨਾ ਹੈ, ਇਹ ਬਹੁਤ ਵਧੀਆ ਚਟਣੀ ਹੈ, ਇਹ ਚੱਟ ਲਵੇ ਅਤੇ ਇਹਦੇ ਨਾਲ ਇਹ ਮਿੱਥਿਆ ਦੀ ਵਾਸ਼ਨਾ, ਜਿਹੜੀਆਂ ਪਦਾਰਥਾਂ ਦੀ ਵਿਸ਼ਿਆਂ ਦੀ ਵਾਸ਼ਨਾ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਕਾਮ, ਕ੍ਰੋਧ ਅਤੇ ਮੋਹ ਇਹ ਜਿਹੜੇ ਤਿੰਨੇ ਹਨ, ਇਹਨਾਂ ਦੀ ਬਹੁਲਤਾ ਹੋ ਜਾਣੀ, ਇਸ ਤਰ੍ਹਾਂ ਨਿਰੋਤਰ ਦੋਖ ਰੋਗ ਹੋ ਜਾਣਾ, ਸੰਨਪਾਤ ਬਣ ਜਾਣਾ ਹੈ। ਇਹ ਤਿੰਨੇ ਵਿਗੜ ਜਾਣ ਫਿਰ ਉਹਨੂੰ ਕਹਿੰਦੇ ਇੱਧਰ ਦੋਖ ਹੋ ਗਿਆ ਹੈ ਜਾਂ ਸੰਨਪਾਤ ਤੈਨੂੰ ਬਣ ਗਿਆ ਹੈ। ਇਸ ਤਰ੍ਹਾਂ ਵੀ ਸਤਿਗੁਰੂ ਦੇ ਜਿਹੜੇ ਬਚਨ ਆ ਇਹ ਕਹਿੰਦੇ ਤਾਂਬੇ ਭਸਮ ਦੀ ਵਧੀਆ ਪੂੜੀ ਹੈ, ਇਹ ਵਰਤੇ ਰਸਾਇਣ ਵਾਂਗ ਇਹ ਤਰਦੋਖ ਵੀ ਖਤਮ ਹੋ ਜਾਂਦਾ, ਕਾਮ ਵੀ, ਕ੍ਰੋਧ ਦੀ ਅਤੇ ਮੋਹ ਵੀ ਖਤਮ। ਸੋ ਇਸ ਤਰ੍ਹਾਂ ਇਹ ਗੁਰੂ ਮਹਾਰਾਜ ਨੇ ਅੰਤਰੀਵ ਜਿਹੜੇ ਦੂਜੇ ਰੋਗ ਹੈ, ਦੂਜੇ ਤਾਪ ਹੈ, ਉਹਨਾਂ ਦਾ ਨਿਰਣਾ ਕਰਕੇ ਸਮਝਾਇਆ, ਫਿਰ ਮਿਹਰ ਦੀ ਨਿਗਾਹ ਕਰਕੇ ਇਹਦੇ ਦੁੱਖ ਤੋੜ ਦਿੱਤੇ, ਕਲਿਆਣ ਯੋਗ ਬਣਾ ਦਿੱਤਾ। ਇਹ ਪ੍ਰਸੰਗ ਆਪਾਂ ਕੱਲ੍ਹ ਵਿਸਥਾਰ ਨਾਲ ਸੁਣੀ ਲਈਏ। ਔਰ ਜਿਵੇਂ ਅੱਗੇ ਗੁਰੂ ਮਹਾਰਾਜ ਨੇ ਖਰਾ ਸੌਦਾ ਕੀਤਾ ਸੀ, ਚੂੜ ਕਾਣੇ ਜਾ ਕੇ ਮੰਡੀ ਤੋਂ ਉਹ ਸਾਧੂਆਂ ਨੂੰ ਵਧੀਆ ਭੋਜਨ ਰਸ ਪਾਣੀ ਲਿਆ ਕੇ ਉਹਨਾਂ ਦੀਆਂ ਖੁਸ਼ੀਆਂ ਲਈਆਂ, ਪ੍ਰਸ਼ਾਦ ਛਕਾਇਆ। ਉਹ ਜਿਵੇਂ ਪ੍ਰਸੰਗ ਆਉਂਦਾ ਸੁਣੀਏ ਜੀ। ਸ੍ਰੀ ਨਾਨਕ ਸੁਖ ਸਿੰਧ ਕੋ। ਕਵੀ ਸੰਤੋਖ ਸਿੰਘ ਜੀ ਇਹ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ ਕਿ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਜੋ ਸੁਖਾਂ ਦੇ ਸਮੁੰਦਰ ਹਨ, ਹੱਥ ਜੋੜ ਪਰ ਨਾਮ, ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕਰ ਰਿਹਾ ਹਾਂ। ਜਿਸ ਕਰਨਾ ਤੇ ਵੱਡ ਅਗੀ, ਸਰੋਤਾ ਜਨੋ, ਜਿਸ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰਕੇ ਬੜੇ ਬੜੇ ਜਿਹੜੇ ਕੋਡੇ ਰਖਸ਼ ਵਰਗੇ ਸੱਜਣ ਠੱਗ ਵਰਗੇ ਪਾਪੀ ਹਨ, ਭਾਵੇਂ ਗਤ ਵਿਸਰਾਮ, ਨਾਲੇ ਤਾਂ ਮੁਕਤੀ ਪਾਉਂਦੇ ਹੈ, ਜਿੰਨਾ ਚਿਰ ਜਾਂਦੇ ਉਹਨਾਂ ਚਿਰ ਮਨ ਦਾ ਵਿਸਰਾਮ ਟਿਕਾ ਪਾਉਂਦੇ, ਆਰਾਮ ਸੁਖ ਪਾਉਂਦੇ ਹਨ। ਚੌਪਈ ਤੇ ਕਰਨਾ ਕੀ ਹਮਰੇ ਇਟੇਕੂ। ਕਵੀ ਜੀ ਕਹਿੰਦੇ ਗੁਰੂ ਨਾਨਕ ਦੀ ਜਿਹੜੀ ਕਿਰਪਾ ਹੈ ਨਾ, ਸਾਨੂੰ ਕਹਿੰਦੇ ਉਹ ਕਿਰਪਾ ਦੀ ਬੜੀ ਭਾਰੀ ਓਟ ਹੈ, ਗੁਰੂ ਨਾਨਕ ਦੀ ਕਿਰਪਾ ਦਾ ਸਾਨੂੰ ਬਹੁਤ ਵੱਡਾ ਸਹਾਰਾ ਹੈ। ਸੁਮਤ ਨ ਉਕਤ ਨ ਮੁਜ ਉਰ ਏਕੂ। ਮੈਂ ਕਵੀ ਦੇ ਹਿਰਦੇ ਅੰਦਰ ਕੋਈ ਸ੍ਰੇਸ਼ਟ ਮਤ ਨਹੀਂ ਹੈ, ਜਿਸ ਕਰਕੇ ਮੈਂ ਕੋਈ ਦਲੀਲ ਦੇ ਨਾਲ ਕੁਝ ਕਥਨ ਕਰ ਸਕਾਂ, ਕੁਝ ਬਿਆਨ ਕਰ ਸਕਾਂ। ਰੁਚ ਉੱਚੀ ਮਨ ਕੀ ਮਤ ਕੀਰਾ। ਉਂਝ ਮੈਂ ਕਵੀ ਦੀ ਜਿਹੜੀ ਕਹਿੰਦੇ ਰੁਚੀ ਬਹੁਤ ਉੱਚੀ ਹੈ, ਚਾਹਨਾ ਬਹੁਤ ਉੱਚੀ ਹੈ, ਖਾਹਿਸ਼ ਬੜੀ ਮਹਾਨ ਹੈ, ਪਰ ਜਿਹੜੀ ਬੁੱਧੀ ਹੈ ਕਹਿੰਦੇ ਉਹ ਮੇਰੀ ਕੰਗਾਲਾਂ ਵਰਗੀ ਹੈ। ਬੁੱਧੀ ਕੰਗਾਲ ਹੈ, ਜਿਵੇਂ ਕੰਗਾਲ ਦੇ ਕੋਲ ਕੁਝ ਨਹੀਂ ਹੁੰਦਾ, ਬੁੱਧੀ ਅੰਦਰ ਕੋਈ ਸਿਆਣਪ ਨਹੀਂ ਹੈ। ਮਿਲੇ ਨ ਕੌਡੀ ਚਾਹੋ ਹੀਰਾ। ਇਹਦਾ ਇਹ ਗੱਲ ਹੈ ਵੀ ਮੈਂ ਚਾਹੁੰਦਾ ਤਾਂ ਹੀਰਾ ਹਾਂ ਅਤੇ ਮਿਲਦੀ ਮੈਨੂੰ ਕਹਿੰਦੇ ਕੌਡੀ ਵੀ ਨਹੀਂ, ਹੱਕ ਮੇਰਾ ਕੋਈ ਕੌਡੀ ਲੈਣ ਦਾ ਵੀ ਹੈ ਨਹੀਂ, ਇਹੋ ਜਿਹਾ ਕੋਈ ਕਰਮ ਹੀ ਨਹੀਂ ਹੈ ਜਿਸ ਕਰਕੇ ਮੈਂ ਕੋਈ ਹੀਰਾ ਲੈ ਸਕਾਂ। ਇਸ ਕਰਕੇ ਹੱਕ ਤਾਂ ਮੇਰਾ ਕੌਡੀ ਦਾ ਵੀ ਨਹੀਂ ਬਣਦਾ, ਇੰਨਾ ਕੋਈ ਜਵਤਵ ਹੈ ਨਹੀਂ ਜਿਸ ਕਰਕੇ ਮੈਨੂੰ ਹੀਰੇ ਵਰਗਾ ਉਜਲ ਨਾਮ ਜਾਂ ਗਿਆਨ ਧਿਆਨ ਪ੍ਰਾਪਤ ਹੋਵੇ। ਜਿਉਂ ਜਿਉਂ ਮਤ ਦੇ ਮੁਝ ਹੈ ਬੁਲਾਏ। ਇਹ ਤਾਂ ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਮੈਨੂੰ ਅਕਲ ਮਤ ਦੇ ਕੇ ਬੁਲਾਈ ਜਾਂਦੇ ਹਨ, ਤਿਉਂ ਤਿਉਂ ਲਿਖੋ ਕਥਾ ਸੁਖਦਾਈ। ਹੋਵੇ ਗੁਰੂ ਨਾਨਕ ਦੀ ਕਥਾ ਜੋ ਸੁਖ ਦੇਣ ਵਾਲੀ ਹੈ, ਮੈਂ ਕਵੀ ਲਿਖੀ ਜਾ ਰਿਹਾ ਤੇ ਲਿਖੀ ਜਾਵਾਂਗਾ। ਸ਼ਕਤ ਨਹੀਂ ਇੱਕ ਪਦ ਰਚਨਾ ਕੀ। ਮੈਂ ਕਵੀ ਦੇ ਅੰਦਰ ਕਹਿੰਦੇ ਇੱਕ ਵੀ ਜਿਹੜਾ ਇੱਕ ਕਵਿਤਾ ਦਾ ਪਦ ਉਹਦੇ ਰਚਨ ਦੀ ਕੋਈ ਸ਼ਕਤੀ ਨਹੀਂ, ਤਾਕਤ ਨਹੀਂ ਹੈ। ਗ੍ਰੰਥ ਕਰਨ ਇਹ ਕਰਨਾ ਤਾਂ ਕੀ। ਮੈਂ ਬਹੁਤ ਵੱਡਾ ਕਹਿੰਦੇ ਗ੍ਰੰਥ ਤਿਆਰ ਕਰੀ ਜਾ ਰਿਹਾ ਹਾਂ, ਬਣਾਈ ਜਾ ਰਿਹਾ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੀ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਕਹਿ ਬਾਲਾ। ਭਾਈ ਬਾਲਾ ਜੀ ਕਹਿੰਦੇ ਹੇ ਸਵਾਈ ਮਾਨ ਗੁਰੂ ਅੰਗਦ ਸਾਹਿਬ ਜੀ, ਆਪ ਅਗਲਾ ਪ੍ਰਸੰਗ ਸੁਣੀਏ। ਸ੍ਰੀ ਸਤਿਗੁਰ ਕੀ ਕਥਾ ਰਸਾਲਾ। ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਰਸਾਂ ਦਾ ਘਰ ਸੁੰਦਰ ਕਥਾ ਹੈ। ਕੋ ਇੱਕ ਦਿਨ ਪਰ ਰਹੇ ਨਿਕੇਤੂ। ਭਾਵੇਂ ਵੈਦ ਨੂੰ ਤਾਂ ਮਹਾਰਾਜ ਨੇ ਉਹ ਬ੍ਰਹਮ ਵਿੱਦਿਆ ਦੇ ਦਿੱਤੀ ਹੈ ਅਤੇ ਬਖਸ਼ਿਸ਼ ਕਰ ਦਿੱਤੀ ਹੈ, ਪਰ ਫਿਰ ਵੀ ਘਰ ਦੇ ਵਿੱਚ ਉਹ ਕੁਝ ਦਿਨ ਇਸੇ ਤਰ੍ਹਾਂ ਹੀ ਲੰਮੀਆਂ ਤਾਣ ਕੇ ਪਏ ਰਹੇ ਹਨ। ਵਿਚਰਹਿ ਨਹਿ ਬੇਦੀ ਕੁਲ ਕੇਤੂ। ਮਾਤਾ ਵੀ ਕਹਿੰਦੀ, ਪਿਤਾ ਵੀ ਕਹਿੰਦਾ ਹੈ, ਪਰ ਫਿਰ ਵੀ ਮਹਾਰਾਜ ਬਾਹਰ ਨਹੀਂ ਤੁਰਦੇ ਫਿਰਦੇ ਹਨ। ਕਬ ਹੈ ਕਰਹਿ ਕਾਲੂ ਪਰ ਤੀਤੂ। ਕਦੇ ਕਦੇ ਤਾਂ ਕਾਲੂ ਜੀ ਗੁਰੂ ਨਾਨਕ ਸਾਹਿਬ ਉੱਪਰ ਬਹੁਤ ਤਕੜਾ ਯਕੀਨ ਕਰ ਲੈਂਦੇ ਹਨ। ਬਚਨ ਸੁਣਤ ਬਿਸਮੈ ਹੋਏ ਚੀਤੂ। ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਬ੍ਰਹਮ ਗਿਆਨ ਦੇ ਬਚਨ, ਬ੍ਰਹਮ ਵਿਚਾਰ ਦੇ ਬਚਨ, ਗਿਆਨ ਧਿਆਨ ਦੇ ਬਚਨ ਸੁਣਦੇ ਹੈ, ਸੁਣ ਕੇ ਬੜਾ ਚਰਜਾ ਹੁੰਦਾ ਵੀ ਉਮਰ ਤਾਂ ਕੁਛ ਹੋਰ ਹੀ ਅਜੇ 11-14 ਸਾਲ ਦੀ ਹੈ, ਅਤੇ ਬੜੀ ਜਿਹੜੀ ਗੱਲਬਾਤ ਹੈ ਬ੍ਰਹਮ ਗਿਆਨੀਆਂ ਵਰਗੀ ਕਰਦੇ ਹੈ। ਇਸ ਤਰ੍ਹਾਂ ਮਹਾਰਾਜ ਦੇ ਪਰਮਾਰ ਦੇ ਬਚਨ ਸੁਣ ਕੇ ਕਈ ਵਾਰੀ ਅਚਰਜ ਹੋ ਕੇ ਇਹਨੂੰ ਭਰੋਸਾ ਆ ਜਾਂਦਾ ਵੀ ਇਹ ਕੋਈ ਮਹਾਨ ਹਨ। ਬਹੁਰ ਦੇ ਮਾਇਆ ਪਰਮਾਈ। ਫਿਰ ਕਹਿੰਦੇ ਜਿਹੜੀ ਪਰਮੇਸ਼ਰ ਦੀ ਮਾਇਆ ਪਰਵਲ ਹੈ, ਕਾਲੂ ਜੀ ਨੂੰ ਫਿਰ ਭਰਮਾ ਭਟਕਾ ਦਿੰਦੀ। ਹਿਰਦੈ ਕੁਤਾਰਕ ਅਨੇਕ ਉਠਾਈ। ਜਦੋਂ ਮਾਇਆ ਭਰਵਾਉਂਦੀ ਹੈ ਆਪਣੇ ਹਿਰਦੇ ਅੰਦਰ, ਫਿਰ ਪੁੱਤਰ ਲਈ ਤਰ੍ਹਾਂ ਤਰ੍ਹਾਂ ਦੀਆਂ ਕੁਤਰਕਾਂ ਜੀਆਂ ਉਠਾਉਂਦਾ ਹੈ, ਬੋੜ ਮਾੜੀਆਂ ਸੋਚਾਂ ਸੋਚਦਾ ਹੈ। ਬਚਨ ਕਹਿਣ ਮੈਂ ਇਹ ਗੁਣਸਾਲੀ। ਮਾਇਆ ਦਾ ਭਰਮਾਇਆ ਹੋਇਆ ਕੁਤਰਕ ਜੀ ਕਰਕੇ ਕਹਿੰਦਾ ਵੀ ਗਿਆਨ ਧਿਆਨ ਦੇ ਬਚਨ ਕਹਿਣ ਵਿੱਚ ਤਾਂ ਇਹ ਸਾਰਿਆਂ ਤੋਂ ਕਹਿੰਦੇ ਗੁਣਾਂ ਦਾ ਘਰ ਹੈ ਮੇਰਾ ਪੁੱਤਰ ਗੁਰੂ ਨਾਨਕ। ਧਨ ਖੱਟਣੇ ਕੀ ਜਾਨ ਨ ਚਾਲੀ। ਜਿਹੜਾ ਵੀ ਧਨ ਬਾਹਰੋਂ ਖੱਟ ਕੇ ਕਮਾ ਕੇ ਲਿਓ ਕੇ ਲਿਆਉਣਾ ਹੈ, ਇਹਦੀ ਰੀਤੀ ਚਾਲੀ ਪੂਰਾ ਮਾਤਰ ਵੀ ਨਹੀਂ ਜਾਣਦਾ, ਇਹਨੂੰ ਪਤਾ ਹੀ ਨਹੀਂ ਵੀ ਮਾਇਆ ਕਿਵੇਂ ਲਿਆਈ ਦੀ ਕਮਾ ਕੇ। ਸੁਣ ਸੁਣ ਬਚਨਾਰ ਕਰਹਿ ਵਡਾਈ। ਇਹਨਾਂ ਦੇ ਪਰਮਾਰ ਦੇ ਬ੍ਰਹਮ ਗਿਆਨ ਦੇ ਬਚਨ ਸੁਣ ਸੁਣ ਕੇ ਲੋਕ ਐਵੇਂ ਵਡਿਆਈਆਂ ਇਹਨਾਂ ਦੀਆਂ ਕਰੀਆਂ ਜਾਂਦੇ। ਧਨ ਹਾਨੀ ਇਹ ਭੇਦ ਨ ਪਾਈ। ਇਹ ਧਨ ਦਾ ਨਾਸ਼ ਕਰਨ ਵਾਲਾ ਹੈ, ਧਨ ਖਤਮ ਕਰਨ ਵਾਲਾ, ਇਹ ਕੋਈ ਭੇਦ ਨਹੀਂ ਪਾਉਂਦਾ, ਇਹ ਤਾਂ ਮੈਨੂੰ ਹੀ ਪਤਾ ਵੀ ਮੇਰਾ ਘਰ ਪੁੱਟੀ ਜਾਂਦਾ ਹੈ। ਪੁਨਰਿਤ ਪਰ ਵਿਰਤ ਹੇ ਮੰਤਾ। ਇਸੇ ਤਰ੍ਹਾਂ ਕਹਿੰਦੇ ਸਰਦ ਰੁੱਤ ਖਤਮ ਹੋਈ ਹੈ, ਫਿਰ ਜਿਹੜੀ ਹੇਮੰਤ ਰੁੱਤ ਹੈ, ਠੰਡ ਦੀ ਰੁੱਤ ਹੈ, ਸਿਆਲ ਦੀ ਰੁੱਤ ਹੈ, ਉਹ ਪ੍ਰਵਿਰਤ ਹੋ ਗਈ, ਸ਼ੁਰੂ ਹੋ ਗਈ ਹੈ। ਤੇ ਮਹਿ ਸੁਣੋ ਜੋ ਭਾਵਰ ਤੰਤਾ। ਠੰਡ ਦੀ ਰੁੱਤ ਵਿੱਚ ਜਿਵੇਂ ਗੁਰੂ ਮਹਾਰਾਜ ਵੱਲੋਂ ਕਹਿੰਦੇ ਵਰਤਾਂਤ ਹੋਇਆ, ਵਰਤ ਵਰਤਾਵਾ ਹੋਇਆ, ਪ੍ਰਸੰਗ ਹੋਇਆ, ਉਹ ਵੀ ਸੁਣ ਲਓ। ਤਾਲਨ ਬਾਰਜ ਬਨੀ ਬਿਨਾਸੀ। ਔਰ ਠੰਡ ਦੀ ਰੁੱਤ ਆਉਣ ਕਰਕੇ ਜਿਹੜੀਆਂ ਸਰੋਵਰਾਂ ਤੇ ਤਾਲਾਂ ਤੇ ਕਵਲਾਂ ਦੀਆਂ ਬਣੀਆਂ ਬਣ ਫਵਰ ਰਹੀਆਂ ਸੀ, ਉਹ ਸਾਰੀਆਂ ਕਹਿੰਦੇ ਠੰਡ ਕਰਕੇ ਪਾਲੇ ਕਰਕੇ ਖਤਮ ਹੋ ਗਈਆਂ, ਨਾਸ ਹੋ ਗਈਆਂ ਹਨ। ਜੋ ਕੁਸੰਗ ਨਾਸਹ ਜਸ ਰਾਸੀ। ਇਸ ਤਰ੍ਹਾਂ ਜਿਹੜੀ ਖੋਟੇ ਪੁਰਸ਼ਾਂ ਦੀ ਕੁਸੰਗਤ ਹੈ, ਮਨੁੱਖ ਦਾ ਜਿਹੜਾ ਸਰੀਰ ਜਸ ਨੂੰ ਨਾਸ ਕਰ ਦਿੰਦੀ ਹੈ ਕੁਸੰਗਤ, ਇਸ ਤਰ੍ਹਾਂ ਕਹਿੰਦੇ ਇਹ ਮਨੁੱਤ ਰੁੱਤ ਕਰਕੇ ਤਾਲਾਂ ਉੱਪਰ ਜਿਹੜੀਆਂ ਕਵਲਾਂ ਦੀਆਂ ਬੀਸ਼ੀਆਂ ਬੜੀਆਂ ਨਾਸ ਹੋ ਗਈਆਂ ਹਨ। ਨਿਕਟ ਅਗਨ ਕੇ ਰਹਿ ਮਹਾਨਾ। ਜਿੰਨੇ ਲੋਕ ਹੈ ਠੰਡ ਕਰਕੇ ਜ਼ਿਆਦਾਤਰ ਅੱਗ ਦੇ ਨੇੜੇ ਰਹਿੰਦੇ ਹਨ। ਜੌਨ ਰਿਪ ਸੇਵਾ ਹੈ ਜੇ ਮਤਵਾਨਾ। ਜਿਹੜੇ ਕੋਈ ਬੁੱਧੀਵਾਨ ਹੈ, ਜਿਵੇਂ ਸਿਆਣੇ ਰਾਜੇ ਦੀ ਸੇਵਾ ਕਰਦੇ ਹੈ ਬੁੱਧੀਵਾਨ, ਇਸ ਤਰ੍ਹਾਂ ਲੋਕ ਜ਼ਿਆਦਾ ਅਗਨੀ ਦੇ ਨੇੜੇ ਰਹਿੰਦੇ ਹਨ। ਮੰਦ ਤੇਜ ਸੂਰਜ ਕਾ ਪਇਓ, ਠੰਡ ਦੀ ਮੌਸਮ ਹੋਣ ਕਰਕੇ ਦਖਣੈਣ ਵਾਲੀ ਸੂਰਜ ਚਲਿਆ ਗਿਆ, ਇਸ ਕਰਕੇ ਸੂਰਜ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਫਿੱਕਾ ਜਿਹਾ ਪੈ ਗਿਆ, ਗਰਮੈਸ਼ ਘਟ ਗਈ ਹੈ। ਜੋ ਭੂਪਤ ਹੋਏ ਆਲਸ ਕੀਓ, ਹਾਂ ਜਿਵੇਂ ਕਿਸੇ ਚੰਗੇ ਸਿਆਣੇ ਰਾਜ ਨੇ ਕਹਿੰਦੇ ਦਿਲ ਚਿਰ ਦਾ ਧਾਰਨ ਕਰ ਲਿਆ ਹੋਵੇ। ਨਰ ਨਾਰਿਨ ਕੋ ਸੀਤ ਕੰਪਾਵਤ, ਇਸ ਤਰ੍ਹਾਂ ਜਿਹੜੇ ਇਸਤਰੀ ਪੁਰਸ਼ ਉਹਨਾਂ ਨੂੰ ਠੰਡ ਬੜਾ ਤੰਗ ਕਰਦੀ ਹੈ। ਮ੍ਰਿਗ ਬਨ ਵਾਸੀ ਤਨਹੈ ਦੁਖਾਵਤ, ਜਿਹੜੇ ਜੰਗਲਾਂ ਵਿੱਚ ਵਸਣ ਵਾਲੇ ਪਸ਼ੂ ਪੰਖੀ ਹਰਨ ਆਦਿਕ ਉਹਨਾਂ ਨੂੰ ਬੜਾ ਦੁਖੀ ਕਰਦੀ ਠੰਡ। ਕਾਹੂ ਸਮੇਂ ਨਿਰਪ ਹੋਏ ਬਿਨ ਜੋਰਾ, ਜਿਵੇਂ ਕਿਸੇ ਸਮੇਂ ਰਾਜਾ ਬਿਨਾਂ ਬਲ ਤੋਂ ਹੋ ਜਾਵੇ। ਜੋ ਦੁਖ ਦੇਹੇ ਪ੍ਰਜਾ ਕੋ ਚੋਰਾ, ਇਸ ਤਰ੍ਹਾਂ ਕਹਿੰਦੇ ਉਹ ਦੇਖ ਕੇ ਫਿਰ ਪ੍ਰਜਾ ਨੂੰ ਚੋਰ ਜਿਹੜੇ ਹੈ ਠੱਗ ਬਹੁਤ ਦੁੱਖ ਦਿੰਦੇ ਆ, ਲੁੱਟਦੇ ਕੁੱਟਦੇ ਆ ਰਾਜੇ ਦੇ ਆਲਸ ਕਰਨ ਕਰਕੇ। ਨਿਸਦੀਰਗ ਮਹਿਲੇਤ ਨਿਹਾਲੀ, ਵੱਡੀਆਂ ਰਾਤਾਂ ਹੋਣ ਕਰਕੇ ਲੋਕ ਉੱਪਰ ਰਜਾਈਆਂ ਜਿਹਾ ਲੈ ਲੈਂਦੇ। ਸੋਵਹ ਸੀਤ ਬਿਦਾਰ ਸੁਖਾਲੀ, ਇਸ ਤਰ੍ਹਾਂ ਕਹਿੰਦੇ ਜਿਹੜੀ ਠੰਡ ਜੀ ਉਹਨੂੰ ਨਾਸ ਕਰਕੇ ਸੁਖ ਨਾਲ ਸੌਂਦੇ ਲੋਕ। ਜੋ ਸਤਿਗੁਰ ਕੀ ਲੇ ਪਗ ਧੂਰੀ, ਜਿਵੇਂ ਕੋਈ ਕਹਿੰਦੇ ਗੁਰੂ ਕੇ ਸਿੱਖ ਸਤਿਗੁਰੂ ਦੇ ਚਰਨਾਂ ਦੀ ਧੂੜ ਲੈ ਕੇ, ਭਾਵ ਸੰਕਟ ਸਿੱਖ ਕਰ ਹੈ ਦੂਰੀ, ਜਿਹੜੇ ਸਿੱਖ ਆਪਣੇ ਜਨਮ ਮਰਨ ਦਾ ਦੁੱਖ ਦੂਰ ਕਰ ਲੈਂਦੇ ਹਨ। ਆਤਪ ਕਰੀ ਸੁਹਾਏ ਸਰੀਰਾ, ਸਾਰਿਆਂ ਨੂੰ ਕਹਿੰਦੇ ਜਿਹੜੀ ਤਾਪ ਕੀ ਧੁੱਪ ਹੈ ਸਰੀਰਾਂ ਨੂੰ ਖਰੀ ਕੇ ਚੰਗੀ ਸੁਹਾਉਂਦੀ ਚੰਗੀ ਲੱਗਦੀ ਹੈ। ਜੋ ਸਤ ਸੰਗਤ ਜਨਮਤ ਧੀਰਾ, ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਧੀਰ ਜਵਾਨ ਪੁਰਸ਼ ਹੈ ਉਹਨਾਂ ਜਿਹਨਾਂ ਨੂੰ ਬੁੱਧੀਵਾਨਾਂ ਪੁਰਸ਼ਾਂ ਨੂੰ ਸਤਸੰਗਤ ਚੰਗੀ ਲੱਗਦੀ ਹੈ, ਜਾਂ ਇਸੇ ਤਰ੍ਹਾਂ ਬੁੱਧੀਵਾਨ ਸਤਪੁਰਸ਼ਾਂ ਦੀ ਜਿਵੇਂ ਜਨਾਂ ਨੂੰ ਦਾਸਾਂ ਨੂੰ ਪਰਮਾਰਥ ਦੀ ਵਿਚਾਰ ਸੁਣਨ ਵਾਲਿਆਂ ਨੂੰ ਸਤਸੰਗਤ ਚੰਗੀ ਲੱਗਦੀ ਹੈ, ਕਿਉਂ ਕਹਿੰਦੇ ਸਾਰਿਆਂ ਨੂੰ ਇਹ ਜਿਹੜੀ ਧੁੱਪ ਚੰਗੀ ਲੱਗ ਰਹੀ ਹੈ। ਸੀਤਲ ਬਹਿ ਨੀਰ ਸ਼ਮੀਰਾ, ਇਸ ਮੌਸਮ ਵਿੱਚ ਕਹਿੰਦੇ ਹਵਾ ਵੀ ਠੰਡੀ ਚੱਲਦੀ ਹੈ, ਇਸੇ ਤਰ੍ਹਾਂ ਜਿਹੜਾ ਪਾਣੀ ਉਹ ਵੀ ਕਹਿੰਦੇ ਨਦੀਆਂ ਵਿੱਚ ਟੋਬੀਆਂ ਵਿੱਚ ਠੰਡਾ ਹੀ ਹੈ। ਜੋ ਰੰਕਨ ਕੋ ਕਰਤ ਅਧੀਰਾ, ਠੰਡੀ ਹਵਾ ਗੱਲਾਂ ਗਰੀਬਾਂ ਨੂੰ ਜਿਹਨਾਂ ਦੇ ਕੋਲ ਕੱਪੜੇ ਹੈ ਨਹੀਂ ਹੈ ਅਧੀਰਜ ਕਰਦੀ ਹੈ, ਔਖਿਆ ਕਰਦੀ ਹੈ। ਜੋ ਬਿਨ ਸਤਿਗੁਰ ਤੇ ਰਖਵਾਰਾ, ਇਸ ਤਰ੍ਹਾਂ ਕਹਿੰਦੇ ਸਤਿਗੁਰੂ ਦੀ ਰੱਖਿਆ ਤੋਂ ਬਗੈਰ, ਰਖਵਾਲੀ ਤੋਂ ਬਗੈਰ, ਜਗਿਆਸੀ ਕੋ ਕਰਤ ਵਿਕਾਰਾ, ਮੁਕਤੀ ਦੀ ਇੱਛਾ ਵਾਲਾ ਹੈ ਉਹਨੂੰ ਕਹਿੰਦੇ ਵਿਕਾਰ ਤੰਗ ਕਰਦੇ ਹਨ। ਅਸ ਹਿਮੰਤਰਿਤ ਮਹਿ ਜਗ ਕੰਤਾ, ਜਿਹੜੀ ਹਿਮੰਤਰਤ ਹੈ ਠੰਡੀ ਰੁੱਤ ਹੈ ਉਹਦੇ ਵਿੱਚ ਜਗ ਦੇ ਮਾਲਕ, ਪਰੇ ਰਹਿ ਸੁਖ ਦਾਨੀ ਸੰਤਾ, ਸਿਮਰਨ ਵਾਲਿਆਂ ਸੰਤਾਂ ਨੂੰ ਸੁਖ ਦੇਣ ਵਾਲੇ ਉਹ ਕਰਦੇ ਵਿੱਚ ਪਏ ਰਹਿੰਦੇ ਮੌਜ ਨਾਲ। ਕਿਸ ਸਿਓ ਮਿਲ ਹੈ ਨਾ ਬੋਲੇ ਹੈ ਬਾਨੀ, ਨਾ ਕਿਸੇ ਬਾਹਰੋਂ ਆਏ ਨਾਲ ਮਿਲਦੇ ਹੈ ਨਾ ਉਹਦੇ ਨਾਲ ਕੀ ਬਚਨ ਬੋਲਦੇ। ਰਹਿ ਇਕਾਂਕੀ ਗੁਣ ਗਨ ਖਾਨੀ, ਗੁਣਾਂ ਦੇ ਖਾਣ ਸਤਿਗੁਰੂ ਕਹਿੰਦੇ ਬਸ ਇਕਾਂਤ ਵਿੱਚ ਹੀ ਇਕੱਲਿਆਂ ਹੀ ਰਹਿੰਦੇ ਘਰੇ। ਅਸਬਿਦ ਸੋ ਯੁਗ ਮਾਸ ਬਿਤਾਏ, ਇਸ ਤਰ੍ਹਾਂ ਜਿਹੜੇ 2 ਮਹੀਨੇ ਔਰ ਠੰਡ ਦੇ ਸਤਿਗੁਰੂ ਨੇ ਬਤੀਤ ਕੀਤੇ ਘਰ ਵਿੱਚ। ਫਿਰਨ ਲੱਗੇ ਪੁੰਨ ਸਹਿਜ ਸੁਭਾਏ, ਜਦੋਂ ਫੱਗਣ ਚੇਜ ਮਾਘ ਫੱਗਣ ਜਾ ਸ਼ੁਰੂ ਹੋ ਗਿਆ, ਫਿਰ ਸੁਤੇ ਸੁਭਾਅ ਘਰ ਤੋਂ ਨਿਕਲ ਕੇ ਬਾਹਰ ਫਿਰਨ ਤੁਰਨ ਲੱਗ ਪਏ। ਰੁਚ ਸੋ ਖਾਣ ਪਾਨ ਕੋ ਕਰਹੀ, ਰੁਚੀ ਨਾਲ ਚਾਹਣਾ ਨਾਲ ਚੰਗੀ ਤਰ੍ਹਾਂ ਖਾਣਾ ਪੀਣਾ ਵੀ ਕਰਦੇ ਰੱਜ ਰੱਜ ਕੇ। ਮਾਤ ਬਿਲੋਕ ਹਰਖ ਉਰ ਧਰਹੀ, ਮਾਤਾ ਵੇਖ ਵੇਖ ਕਿਰਦੇ ਵਿੱਚ ਬੜੀਆਂ ਖੁਸ਼ੀਆਂ ਧਾਰਦੀ ਹੈ। ਜਾਨਤ ਭਈ ਅਨਾਮ ਤਨਕ, ਮਾਤਾ ਨੇ ਜਾਣ ਲਿਆ ਵੀ ਮੇਰੇ ਪੁੱਤਰ ਗੁਰੂ ਨਾਨਕ ਸਾਹਿਬ ਦਾ ਹੁਣ ਜਿਹੜਾ ਸਰੀਰ ਹੈ ਨਿਰੋਗ ਹੋ ਗਿਆ, ਤੰਦਰੁਸਤ ਹੋ ਗਏ। ਦੀਨੋ ਦਾਨ ਦਿਜਨ ਸਭ ਹਿੰਨ ਕੋ, ਇਸ ਖੁਸ਼ੀ ਕਰ ਗਰੀਬ ਗੁਰਬੇ ਨੂੰ ਹੋਰ ਬ੍ਰਾਹਮਣਾਂ ਨੂੰ ਬੁਲਾ ਕੇ ਦਾਨ ਦਿੱਤਾ ਖੁੱਲਾ। ਸੁੰਦਰ ਵਸਤਰ ਨਵੀਨ ਬਣਾਏ, ਗੁਰੂ ਮਹਾਰਾਜ ਦੇ ਪਹਿਨਾਉਣ ਵਾਸਤੇ ਸੋਹਣੇ ਨਵਰ ਵਸਤਰ ਅਸਰ ਕਹਿੰਦੇ ਬਣਵਾਏ ਅਦਰ ਜੀ ਰਾਹੀਂ ਸੁਤ ਕੋ ਯੁਤ ਦੁਲਾਰ ਵਹਿਰਾਏ ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਨੂੰ ਬੜੇ ਲਾਡ ਪਿਆਰ ਸਹਿਤ ਪਹਿਨਾਏ ਪੁਆਏ ਹਨ ਬਦਨ ਸਦਨ ਸ਼ਬ ਪੁੰਨ ਪੁੰਨ ਦੇਖੀ ਇਸੇ ਤਰ੍ਹਾਂ ਜਿਹੜਾ ਮੁੱਖ ਦੀ ਛਵੀ ਸੋਭਾ ਹੈ ਉਹਨੂੰ ਵਾਰ ਵਾਰ ਮਾਤਾ ਜੀ ਦੇਖ ਰਹੇ ਵੱਡ ਭਾਗਨ ਲੱਖ ਆਪ ਵਿਸੇਖੀ ਮੁਖੜੇ ਨੂੰ ਸੋਭਾ ਦਾ ਕਰਦੇ ਕਿ ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲੇ ਜਾਣਦੇ ਮਾਤਾ ਜੀ ਗਿਆਤਨ ਕੀ ਪੰਗਤ ਜਗ ਮੂਲਾ ਜਗ ਦੇ ਜੋ ਮੁੱਢ ਰੂਪ ਕਾਰਨ ਰੂਪ ਹੈ ਜਿਹੜੇ ਕੋਈ ਸਾਖ ਸੰਬੰਧੀ ਹੈ ਉਹਨਾਂ ਦੇ ਕਹਿੰਦੇ ਪੰਗਤ ਵਿੱਚ ਉਹਨਾਂ ਦੀ ਸਭਾ ਵਿੱਚ ਵੈਸਹ ਪੇ ਕਾਲੂ ਅਨਕੂਲਾ ਕਾਲੂ ਜੀ ਦੇ ਅਨੁਸਾਰੀ ਹੋ ਗਏ ਜਿੱਥੇ ਉਹ ਕੋਈ ਸਾਖ ਸੰਬੰਧੀ ਬੈਠੇ ਉਹਨਾਂ ਵਿੱਚ ਜਾ ਬੈਠਦੇ ਹੁਣ ਮੌਜ ਨਾਲ ਲੌਕਿਕ ਰੀਤ ਮਿਲਨ ਪੁੰਨ ਬੋਲਣ ਜਿਵੇਂ ਲੋਕਾਂ ਦੀ ਰੀਤੀ ਹੈ ਪਰਨੇ ਪਰਨੇ ਇਕੱਠੇ ਹੋਣਾ ਇਸ ਤਰ੍ਹਾਂ ਕੋਈ ਉਹ ਸਾਰੀਆਂ ਮਰੇ ਤੋਂ ਪਰਚਾਉਣੀਆਂ ਜਿਹੀਆਂ ਕਰਨੀਆਂ ਕੋਈ ਵਿਵਾਹ ਦਾ ਸਮਾਂ ਹੱਸਣਾ ਖੇਡਣਾ ਉਹ ਲੋਕ ਵੀ ਰੀਤੀ ਉਹ ਸਾਰੀ ਕਰਦੇ ਆ ਮਹਾਰਾਜ ਕਰਹੀ ਸਭ ਵਿਦ ਪੁਰ ਮਹਿ ਡੋਲਨ ਸਾਰੇ ਲੰਗਰ ਵਿੱਚ ਫਿਰ ਕੇ ਕਹਿੰਦੇ ਲੋਕਾਂ ਵਾਲੀ ਰੀਤੀ ਸਭ ਕਰਦੇ ਮਰਨੇ ਪਰਨੇ ਤੇ ਜਾਂਦੇ ਆ ਮਹਾਰਾਜ ਸੁੰਦਰ ਸੋਭਤ ਬੈਸ ਕਿਸ਼ੋਰਾ ਆਪ ਜੀ ਦੀ ਜਿਹੜੀ ਉਮਰ ਹੈ ਕਹਿੰਦੇ ਕਿਸ਼ੋਰ ਹੈ 11-15 ਸਾਲ ਦੇ ਵਿਚਕਾਰ ਵਿਚਕਾਰ ਦੀ ਉਮਰ ਉਹਨੂੰ ਕਿਸ਼ੋਰ ਅਵਸਥਾ ਕਹਿੰਦੇ ਇਸ ਤੋਂ ਅੱਗੇ ਫਿਰ ਜਵਾਨੀ ਸ਼ੁਰੂ ਹੋ ਜਾਂਦੀ ਇੱਕ ਤੋਂ ਲੈ ਕੇ 11 ਸਾਲ ਤੱਕ ਬਾਲਕ ਪੁਣੇ ਦੀ ਉਮਰ ਮਿਥੀ ਗਈ ਹੈ 11 ਤੋਂ ਅੱਗੇ 15 ਸਾਲ ਦੀ ਉਮਰ ਤੱਕ ਕਿਸ਼ੋਰ ਅਵਸਥਾ ਵੀ ਇਸ ਤਰ੍ਹਾਂ 14-15 ਕੁ ਸਾਲਾਂ ਦੀ ਉਮਰ ਆਪ ਜੀ ਦੀ ਸੋਭ ਰਹੀ ਹੈ ਮਰਦਲ ਮਧੁਰੀ ਚਿਤ ਚੋਰਾ ਆਪ ਜੀ ਦੀ ਜਿਹੜੀ ਜਵਾਨ ਬੜੀ ਕੋਮਲ ਤੇ ਮਿੱਠੀ ਹੈ ਸੁਣ ਵਾਲੇ ਦੇ ਚਿੱਤ ਨੂੰ ਚੁਰਾਉਂਦੀ ਮੋਹਦੀ ਹੈ ਬਾਣੀ ਲਲਤ ਬਿਲੋਚਨ ਦਲ ਉਤਪਲ ਸੇ ਆਪਦੇ ਨੇਤਰ ਬੜੇ ਸੁੰਦਰ ਹੈ ਜਿਵੇਂ ਕਵਲ ਦੇ ਪੱਤਰੇ ਹੁੰਦੇ ਚੌੜੇ ਤਾਰੇ ਸ਼ਾਮ ਗੰਡ ਕੀ ਸਿਲ ਸੇ ਅੱਖਾਂ ਦੇ ਜਿਹੜੇ ਤਾਰੇ ਹਨ ਉਹ ਕਾਲੇ ਹੈ ਕਾਲੀਆਂ ਤੀਰੀਆਂ ਜਿਵੇਂ ਕਹਿੰਦੇ ਗੰਡਕੀ ਦੀ ਨਰੀ ਦੇ ਜਿਹੜੇ ਪੱਥਰ ਜੇ ਬੜੇ ਕਾਲੇ ਹੁੰਦੇ ਹਨ ਸੋਰਠਾ ਬਨੀ ਸੁਪ੍ਰਗਟੀ ਬੰਕ ਆਪ ਜੀ ਦੀ ਜਿਹੜੀ ਕਹਿੰਦੇ ਉਹ ਭਰਵੱਟਿਆਂ ਦੀ ਪ੍ਰਗਟੀ ਉਹ ਬਣੀ ਟੇਢੀ ਜੀ ਬਣ ਰਹੀ ਹੈ ਭਰਵੱਟੇ ਟੇਢੇ ਜੇ ਹਨ ਜੋ ਕਮਾਨ ਇਹ ਕਾਮ ਕੀ ਇਸ ਤਰ੍ਹਾਂ ਕਹਿੰਦੇ ਕਾਮ ਦੀ ਕਮਾਨ ਤਾਣੀ ਹੋਵੇ ਕਿਦੋਂ ਇੰਦ ਅਕਲੰਕ ਜਿਹੜਾ ਕਲੰਕ ਤੋਂ ਰਹਿਤ ਜਿਵੇਂ ਚੰਦਰਮਾ ਹੋਵੇ ਸਦਨ ਤਾਸ ਮਹਿ ਰਾਬ ਸੀ ਉਹ ਚੰਦਰਮਾ ਦੇ ਘਰ ਦੀ ਕਹਿੰਦੇ ਬਾਹਰਲੀ ਜਿਵੇਂ ਦਰਵਾਜ਼ੇ ਦੀ ਡਾਟ ਜੀ ਬਣੀ ਹੋਵੇ ਇਸ ਤਰ੍ਹਾਂ ਕਹਿੰਦੇ ਆਪ ਜੀ ਦੇ ਪ੍ਰਵੱਤੇ ਟੇਢੇ ਹਨ ਚੌਪਈ ਮੰਦ ਮੰਦ ਸੁੰਦਰ ਗਤ ਚੱਲਹੀ ਗੁਰੂ ਮਹਾਰਾਜ ਕਹਿੰਦੇ ਹੌਲੀ ਹੌਲੀ ਸੁੰਦਰ ਚੱਲੇ ਸੋਹਣੀ ਟੋਰ ਚੱਲਦੇ ਹਨ ਦਇਆ ਦ੍ਰਿਸ਼ਟ ਦੇਖਾਂ ਦੁੱਖ ਦਲਹੀ ਜਦੋਂ ਮੇਰ ਦੀ ਨਿਗਾਹ ਨਾਲ ਦੇਖਦੇ ਉਹਦੇ ਸਾਰੇ ਦੁੱਖਾਂ ਨੂੰ ਦਲ ਦਿਲ ਮਲ ਦਿੰਦੇ ਹਨ ਨਿਜ ਇੱਛਾ ਬੇਦੀ ਕੁੱਲ ਕੇਤੂ ਮਹਾਰਾਜ ਜੋ ਬੇਦੀਆਂ ਦੇ ਕੁੱਲ ਦੇ ਤੁਜਾਰਾ ਜਿਵੇਂ ਆਪਣੀ ਇੱਛਾ ਹੁੰਦੀ ਹੈ ਵਿੱਚ ਰਹਿ ਕਿਰਤ ਨਕਰਤ ਨਿਕੇਤੂ ਘਰ ਦਾ ਕੰਮ ਕੋਈ ਨੀ ਕਰਦੇ ਇਸ ਨਗਰ ਵਿੱਚ ਜ਼ਰੂਰ ਕਹਿੰਦੇ ਫਿਰੀ ਤੁਰੀ ਜਾਂਦੇ ਐਸੇ ਕਿੰਚਤ ਕਾਲ ਬਿਤਾਇਓ ਇਸ ਤਰ੍ਹਾਂ ਫਿਰਦਿਆਂ ਤੁਰਦਿਆਂ ਮਰਨੇ ਪਰਨੇ ਤੇ ਜਾਂਦਿਆਂ ਥੋੜਾ ਜਿਹਾ ਸਮਾਪ ਜੀ ਲੰਘਾਇਆ ਹੈ ਜਗਤ ਉਧਾਰਨ ਹਿੱਤ ਜੋ ਆਇਓ ਜੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਸੰਸਾਰ ਦੇ ਉਧਾਰ ਵਾਸਤੇ ਆਇਆ ਹੈ ਇੱਕ ਬਾਸੁਰ ਕਾਲੂ ਨਿਜ ਸਦਨਾ ਇੱਕ ਦਿਨ ਦੀ ਗੱਲ ਹੈ ਪਿਤਾ ਕਾਲੂ ਜੀ ਆਪਣੇ ਘਰ ਦੇ ਵਿੱਚ ਬੈਸ ਬੁਲਾਇਓ ਬਾਰਜ ਵਧਨਾ ਬੈਠ ਕੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਕੋਲ ਬਿਠਾ ਲਿਆ ਹੈ ਦਰਬ ਕਮਾਵਨ ਸਿੱਖ ਬਨ ਹੇਤੂ ਮੈਂ ਧਨ ਕਮਾ ਕੇ ਲਿਆਈ ਚਾਹੀਦਾ ਹੈ? ਕਹਿੰਦੇ ਉਹ ਸਿੱਖਿਆ ਦੇਣ ਵਾਸਤੇ ਨਿਕਟ ਵਸਾਇਓ ਕਿਰਪਾ ਨਿਕੇਤੂ, ਕਿਰਪਾ ਦੇ ਘਰ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਬਿਲਕੁਲ ਨੇੜੇ ਕਰਕੇ ਬਿਠਾ ਲਿਆ ਇਸ ਪਿਤਾ ਨੇ। ਪ੍ਰੀਤ ਚਿੰਤ ਮਹਿਸਾਨੀ ਬਾਣੀ, ਪ੍ਰੀਤੀ ਵਿੱਚ ਤੇ ਚਿੰਤਾ ਨਾਲ ਮਿਲੀ ਹੋਈ ਜਿਹੜੀ ਕੋਈ ਬਾਣੀ ਬਚਨ ਹੈ, ਬੋਲਿਓ ਰੀਤ ਅਨੀਤ ਪਛਾਣੀ, ਇਸ ਤਰ੍ਹਾਂ ਦੀ ਰੀਤੀ ਨਾਲ ਬੋਲਿਆ, ਅਨੀਤੀ ਵਾਲੀ ਰੀਤੀ ਪਛਾਣ ਕੇ ਵੀ ਇਹ ਬੇਇਨਸਾਫੀ ਵਾਲੀ ਇਹਨਾਂ ਦੀ ਰੀਤੀ ਜੀ ਹੈ, ਚੰਗੀ ਰੀਤੀ ਨਹੀਂ, ਵਧੀਆ ਨਹੀਂ ਹੈ। ਉਹ ਫਿਰ ਬੋਲਿਆ ਨੀਤੀ ਵਾਲੀ ਰੀਤੀ ਜੀ ਸਮਝ ਕੇ, ਸੁਤ ਨਾਨਕ ਤੂੰ ਏਕ ਹਮਾਰੇ, ਕਹਿਣ ਲੱਗਾ ਹੈ ਸੁਪੁੱਤਰ ਗੁਰੂ ਨਾਨਕ ਸਾਹਿਬ ਸਾਡੇ ਘਰ ਦੇ ਵੀ ਤੂੰ ਇੱਕੋ ਇੱਕ ਹੀ ਹੈ, ਇਕੱਲਾ ਨਹਿ ਦੂਸਰ ਜੋ ਕਾਜ ਸੰਭਾਰੇ, ਕੋਈ ਹੋਰ ਛੋਟਾ ਦੂਸਰਾ ਭਰਾ ਹੈ ਨਹੀਂ ਹੈ ਵੀ ਚਲੋ ਉਹੀ ਘਰ ਦਾ ਕੰਮ ਸਵਾਰੀ ਜਾਏ ਕਰੀ ਜਾਵੇ। ਤੁਮ ਨਹਿ ਤਜ ਦੀਨੋ ਅਸ ਰੀਤੂ, ਆਪਣਾ ਜਿਹੜਾ ਘਰ ਦਾ ਕੰਮ ਧੰਦਾ ਇਸ ਢੰਗ ਨਾਲ ਕਹਿੰਦੇ ਛੱਡ ਦਿੱਤਾ, ਜੋ ਵਿਰਾਗ ਦਿੜ ਹੋਤ ਅਤੀਤੂ, ਜਿਵੇਂ ਕੋਈ ਬਰਾਗਤ ਕਹਿੰਦੇ ਪੱਕੇ ਬਰਾਗ ਵਾਲਾ ਹੁੰਦਾ ਨਾ, ਪੱਕਾ ਬਰਾਗੀ ਹੁੰਦਾ, ਉਹ ਬਰਕਤ ਹੋ ਜਾਂਦਾ, ਕੁਝ ਨਹੀਂ ਕਰਦਾ, ਬਸ ਪਰਮੇਸ਼ਰ ਪ੍ਰਾਣ ਹੀ ਰਹਿੰਦਾ। ਇਸ ਤਰ੍ਹਾਂ ਕਹਿੰਦੇ ਤੁਸੀਂ ਬਰਗਤਾਂ ਵਾਂਗੂ ਹੀ ਹੋ ਗਏ, ਘਰ ਦਾ ਕੰਮ ਡੱਕਾ ਨਹੀਂ ਕਰਦੇ। ਕਹੋ ਗ੍ਰਸਤ ਸਿਓ ਕਿਉਂ ਬਨ ਆਵੇ, ਦੱਸੋ ਪੁੱਤਰ ਜਿਹੜੇ ਕੋਈ ਗ੍ਰਸਤੀ ਲੋਕ ਹੈ, ਕੰਮ ਧੰਦੇ ਬਿਨਾਂ ਉਹਨਾਂ ਦੀ ਕਿਵੇਂ ਗੱਲ ਬਣਾ ਸਕਦੀ? ਨਿਸ ਬਾਸੁਰ ਬਿਨ ਕੰਮ ਬਿਤਾਵੇ, ਦੇਖੋ ਦਿਨ ਹੋਵੇ ਰਾਤ ਹੋਵੇ ਬਿਨਾਂ ਕੰਮ ਤੋਂ ਵਿਹਲੇ ਹੀ ਬਿਤਾਉਣੇ ਲੰਘਾਉਣੇ। ਮੁਝ ਜੀਵਤ ਜੇ ਲੇ ਤੇ ਸੰਭਾਰੇ, ਪੁੱਤਰ ਜੇ ਮੇਰੇ ਮੌਨ ਜਾਉਂਦਿਆਂ ਜੁਦਿਆਂ ਤੁਸੀਂ ਸਾਰਾ ਘਰ ਦਾ ਕੰਮ ਸੰਭਾਲ ਲੈਂਦੇ। ਹਾਂ ਜਾਣਤ ਸੁਤ ਹੋਇ ਸੁਖਕਾਰੀ, ਮੈਂ ਜਾਣਦਾ ਵੀ ਪੁੱਤਰ ਮੈਨੂੰ ਸੁਖ ਦੇਣ ਬੁੱਢੇ ਨੂੰ ਹੋਇਆ ਹੈ। ਤੁਝ ਜਨਮਤ ਮਨ ਭਾਪ ਰਵਾਸਾ, ਇਸ ਪੁੱਤਰ ਜਦੋਂ ਤੂੰ ਮੇਰੇ ਘਰੇ ਪੈਦਾ ਹੋਇਆ ਸੀ ਮੈਨੂੰ ਕਹਿੰਦੇ ਬਹੁਤ ਕਹਿੰਦੇ ਖੁਸ਼ੀ ਸੀ, ਬੜਾ ਪ੍ਰਕਾਸ਼ ਸੀ। ਨਾਨਕ ਕਰ ਹੈ ਨਾਮ ਪ੍ਰਕਾਸ਼ਾ, ਗੁਰੂ ਨਾਨਕ ਸਾਹਿਬ ਮੇਰਾ ਨਾਮ ਦੁਨੀਆਂ ਵਿੱਚ ਰੋਸ਼ਨ ਕਰੇਗਾ, ਇੰਨਾ ਭਰੋਸਾ ਸੀ ਤੇਰੇ ਪੈਦਾ ਹੋਣ ਸਮੇਂ। ਦਰਬ ਕਮਾਵਨ ਮੈਂ ਜਸ ਮੇਰੋ, ਇਸ ਤਰ੍ਹਾਂ ਕਹਿੰਦੇ ਆ ਧਨ ਕਮਾਉਣ ਦੇ ਵਿੱਚ ਲੋਕਾਂ ਵਿੱਚ ਮੇਰਾ ਨਾਮ ਜਸ ਹੁੰਦਾ, ਵੀ ਇਹ ਬਹੁਤ ਸਿਆਣਾ ਮਾਇਆ ਇਕੱਠੀ ਕਰਨ ਵਾਸਤੇ ਕਮਾਉਣ ਵਿੱਚ। ਜਾਨਾ ਹੈ ਸਭ ਪੁਰ ਮਾਹੇ ਕਨੇਰੋ, ਕਹਿੰਦੇ ਰਾਏ ਪੋਏ ਦੀ ਤਲਵੰਡੀ ਦੇ ਲੋਕ ਸਾਰੇ ਜਾਣਦੇ ਆ ਵੀ ਮਾਇਆ ਇਕੱਠੀ ਕਮਾਉਣ ਵਿੱਚ ਕਾਲੂ ਸਭ ਤੋਂ ਇੱਕ ਪਹਿਲੇ ਨੰਬਰ ਤੇ ਹੈ, ਸਭ ਤੋਂ ਸਿਆਣਾ ਹੈ। ਜਿਮ ਰਾਂਕਾ ਕੋ ਇੰਦ ਨਿਹਾਰ, ਜਿਵੇਂ ਪੂਰਨਮਾਸੀ ਦੇ ਚੰਦਰਮਾ ਨੂੰ ਦੇਖ ਕੇ, ਦੇਖ ਸਰਾ ਹੈ ਸਭ ਨਾਰ ਨਾਰੀ, ਸਾਰੇ ਜਨੇ ਮਾਈ ਭਾਈ ਹੈ ਪੂਰਨਮਾਸੀ ਦੀ ਚੰਦਰਮਾ ਨੂੰ ਦੇਖ ਕੇ ਉਹਦੀ ਸਲਾਹਤਾ ਕਰਦੇ। ਰਾਹੋ ਸਰਸ ਤੂੰ ਭਾ ਘਰ ਮਾਹੀ, ਮੈਂ ਪੂਰਨਮਾਸੀ ਦੇ ਚੰਦਰਮਾ ਵਰਗਾ ਸੀ, ਸਾਰੇ ਮੇਰਾ ਜਸ ਕਰਦੇ ਸੀ ਤੂੰ ਮੇਰੇ ਘਰੇ, ਕਹਿੰਦੇ ਰਾਹੂ ਪੈਦਾ ਹੋ ਗਏ, ਜਿਵੇਂ ਰਾਹੂ ਨੇੜੇ ਆ ਜਾਏ ਇੱਥੇ ਗ੍ਰਹਿਣ ਲੱਗ ਜਾਂਦਾ, ਕਹਿੰਦੇ ਗ੍ਰਹਿਣ ਵਾਂਗੂੰ ਲੱਗ ਪਿਆ ਤੂੰ। ਸਭ ਬਿਦ ਮੰਦ ਕਰਤ ਭਾ ਤਾਹੀ, ਮੇਰਾ ਜਿਹੜਾ ਜਸ ਸੀ ਹੈ ਸਾਰਿਆਂ ਦੇ ਵੀ ਤੂੰ ਕਹਿੰਦੇ ਫਿੱਕਾ ਕਰਤਾ, ਘੱਟ ਕਰ ਦਿੱਤਾ ਹੈ ਪੈਦਾ ਹੋ ਕੇ। ਏਕ ਨਮਤ ਮਨ ਬਨਜ ਕਰਨ ਕੀ, ਉਹ ਕਹਿੰਦੇ ਇੱਕ ਵੀ ਅਕਲਮਤ ਨਹੀਂ ਹੈ ਕੋਈ ਸੌਦਾ ਖਰੀਦ ਕੇ ਵੇਚਣ ਦੀ ਤੇ ਇਸੇ ਤਰ੍ਹਾਂ ਲਾਭ ਲੈਣ ਦੀ। ਬਹੁਰ ਨਖਤਰੀ ਰੀਤ ਬਰਨ ਕੀ, ਜਿਵੇਂ ਖਤਰੀਆਂ ਦੇ ਵਰਨ ਦੀ ਰੀਤੀ ਹੁੰਦੀ ਉਹ ਵੀ ਤੂੰ ਮਾੜੀ ਮੋਟੀ ਨੀ ਕਰਦਾ ਹੈ। ਹਾਰਿਓ ਅਨਕ ਬਿਦਨ ਮਤ ਦੇ ਤੂੰ, ਅਗਲਾ ਪੁੱਤਰ ਤੈਨੂੰ ਕਹਿੰਦੇ ਮੈਂ ਅਨੇਕਾਂ ਤਰ੍ਹਾਂ ਦੀਆਂ ਅਕਲਾਂ ਮਤਾਂ ਦਿੰਦਾ ਹੰਬ ਹਾਰ ਗਿਆ। ਕਬ ਹੈ ਕਮਾਏ ਨ ਲਿਆਏ ਨਕੇ ਤੂੰ, ਕਹਿੰਦੇ ਕਦੇ ਵੀ ਕਦੇ ਤੂੰ ਕਮਾ ਕੇ ਇੱਕ ਕੌਡੀ ਨੀ ਘਰੇ ਲਿਆਇਆ ਹੁਣ ਤੱਕ। ਜਨਕ ਬਜਨ ਤੂਸ਼ਨ ਕਰ ਸੁਣੀਆ, ਗੁਰੂ ਮਹਾਰਾਜ ਨੇ ਕਹਿੰਦੇ ਆਪਣੇ ਪਿਤਾ ਦੇ ਬਚਨ ਚੁੱਪ ਚਾਪ ਹੋ ਕੇ ਸੁਣ ਲਏ। ਜਾਂ ਅਡੋਲ ਬੈਠੇ ਵੱਡ ਮੁਨੀਆ, ਬਹੁਤ ਕਹਿੰਦੇ ਵੱਡੇ ਰਿਸ਼ੀ ਮੁਨੀ ਬੈਠੇ ਹੁੰਦੇ ਆ, ਮਹਾਰਾਜ ਕਹਿੰਦੇ ਅਡੋਲ ਬੈਠੇ ਰਹੇ ਕੋਈ ਉੱਤਰ ਨੀ ਦਿੱਤਾ। ਬਹੁ ਬਿਦਕੀ ਕਹਿ ਗੇਰਾ ਕਠੋਰਾ, ਸਰ ਕਾਲੂ ਕਿਹੜਾ ਘੱਟ ਹੈ, ਬਹੁਤ ਤਰ੍ਹਾਂ ਦੇ ਕਰੜੇ ਲਫ਼ਜ ਕਹੀ ਗਿਆ। ਤੂਸ਼ਨ ਭਾਜ ਸਰੋਸ ਦਾ ਥੋਰਾ, ਤੂਸ਼ਨ ਭਾਜ ਸਰੋਸ ਨ ਥੋਰਾ। ਥੋੜਾ ਗੁੱਸਾ ਨੀ, ਅਖੀਰੀ ਪੁਕਾਰੀ ਮਾਰ ਕੇ ਚੁੱਪ ਕਰ ਗਿਆ ਵੀ ਇਹ ਤਾਂ ਸੁਣਦੇ ਹੀ ਨੀ, ਕੋਈ ਜਵਾਬ ਹੀ ਨੀ ਦਿੰਦੇ। ਘਟਕਾ ਯੁਗਲ ਬਦੀਤੀ ਜਬ ਹੀ, ਜਦੋਂ ਕਹਿੰਦੇ ਓਂ ਕਹਿੰਦੇ ਬੈਠਿਆਂ ਬੈਠਿਆਂ ਦੋ ਘੜੀਆਂ 48 ਕੁ ਮਿੰਟ ਹੋਰ ਲੰਘੇ ਹਨ। ਤਪਤ ਰਿਦਾ ਸੀਤਲ ਭਾ ਤਬ ਹੀ, ਜਦੋਂ ਕਹਿੰਦੇ ਕਾਲੂ ਦਾ ਜਿਹੜਾ ਰਿਦਾ ਤਪਿਆ ਹੋਇਆ ਸੀ ਉਹ ਠੰਡਾ ਜਿਹਾ ਹੋ ਗਿਆ, ਕਿਵੇਂ ਹੋਇਆ ਹੈ। ਬਹਰੋ ਬੋਲੇ ਬੋਲ ਅਮੋਲਾ, ਫੇਰ ਗੁਰੂ ਮਹਾਰਾਜ ਜੀ ਕਹਿੰਦੇ ਅਮੋਲ ਕੀ ਬਚਨ ਪਿਤਾ ਨੂੰ ਬੋਲੇ। ਜਨ ਕਾਲੂ ਸੁਖ ਕੁਲ ਫਹਿ ਖੋਲਾ, ਕਾਲੂ ਦੇ ਵਾਸਤੇ ਨਾ ਮਹਾਰਾਜ ਨੇ ਜਿਹੜੇ ਬਚਨ ਬੋਲੇ ਆ, ਕਹਿੰਦੇ ਸੁਖਾਂ ਦਾ ਜਿੰਦਰਾ ਖੋਲਤਾ ਵੀ ਲੈ ਲਾ ਸੁਖ ਜਿੰਨੇ ਲੈਣੇ। ਬਖਸ਼ ਖਤਾ ਪਿਤ ਪਾਸ਼ ਲਕੇਰੀ, ਸੁਖਾਂ ਦਾ ਜਿੰਦਰਾ ਕੀ ਖੋਲਿਆ। ਮਹਾਰਾਜ ਉੱਠ ਕੇ ਕਹਿਣ ਲੱਗੇ ਪਿਤਾ ਜਿੰਨੀਆਂ ਮੇਰੀਆਂ ਗਲਤੀਆਂ ਸਾਰੀਆਂ ਮਾਫ ਕਰ ਦੇ ਤੂੰ। ਨਹੀਂ ਵਿਗਾਰ ਕਾਰਜ ਫੇਰੀ, ਜਿਹੜੇ ਕੰਮ ਜਿਹੜੇ ਵਿਗਾੜਤੇ ਕਰਦਾ ਕੰਮ ਕੋਈ ਨੀ ਮੈਂ ਵਿਗਾੜਦਾ। ਜੋ ਰਾਵਰ ਕੀ ਹੋਏ ਰਜਾਈ, ਪਿਤਾ ਜੀ ਅੱਗੇ ਵਾਸਤੇ ਜਿਵੇਂ ਜਿਵੇਂ ਆਪ ਜੀ ਦੀ ਆਗਿਆ ਤਾਂ ਮੈਂ ਕਰੋ ਪ੍ਰੀਤ ਲਗਾਈ, ਓਏ ਮੈਂ ਕਹਿੰਦੇ ਤੁਹਾਡਾ ਪੁੱਤਰ ਪ੍ਰੀਤੀ ਲਾ ਕੇ ਉਹ ਕੰਮ ਕਰਿਆ ਕਰੂੰਗਾ। ਉਚਿਤ ਕਰਨ ਕੇ ਬੋਕੋ ਜੋ, ਉਚਿਤ ਕਰਨ ਕੇ ਮੋਕੋ ਜੋ। ਪਿਤਾ ਜੀ ਜਿਹੜਾ ਕੰਮ ਕਰਨ ਮੇਰੇ ਯੋਗ ਹੈਗਾ ਲਾਇਕ ਹੈਗਾ ਹੈ। ਅਬ ਕਹੀਏ ਕਰਹੋ ਮੈਂ ਸੋ, ਤੁਸੀਂ ਕਹਿ ਦਈਏ ਮੈਂ ਉਸੇ ਤਰ੍ਹਾਂ ਕੰਮ ਠੀਕ ਠੀਕ ਕਰਾਂਗਾ। ਮ੍ਰਿਦੁਲ ਮਧੁਰ ਨਰਮੀ ਸੁਣ ਬਾਨੀ, ਬੜੇ ਕਹਿੰਦੇ ਮਿੱਠੇ ਤੇ ਕੋਮਲ ਇਸ ਤਰ੍ਹਾਂ ਬੇਨਤੀ ਵਾਲੇ ਲਫ਼ਜ਼ ਸੁਣ ਕੇ। ਭੀ ਕਾਲੂ ਕੇ ਮਨ ਸੁਖ ਦਾਨੀ, ਕਾਲੂ ਦੇ ਮਨ ਨੂੰ ਬੜੇ ਸੁਖ ਦੇਣ ਵਾਲੇ ਇਹ ਬਚਨ ਹੋਏ ਲੱਗੇ ਹਨ। ਜਾਨ ਆਪਣੇ ਸੁਤ ਅਨੁਸਾਰੀ, ਜਾਣ ਲਿਆ ਵੀ ਇਸ ਪੁੱਤਰ ਤਾਂ ਹੁਣ ਮੇਰੇ ਅਨੁਸਾਰੀ ਹੋ ਹੀ ਗਿਆ। ਧਨ ਖਾਟਨ ਕੀ ਗੇਰਾ ਉਚਾਰੀ, ਧਨ ਕਹਿੰਦੇ ਖੱਟ ਕੇ ਕਮਾਈ ਕੇ ਲਿਆਈ ਦਾ, ਉਹ ਫਿਰ ਲੱਗਿਆ ਗੱਲਾਂ ਕਰਨ ਦੱਸਣ। ਸੁਣ ਸੁਤ ਪੂਰਬ ਭਾਕ ਰਿਖਕਾਰੀ, ਕਹਿੰਦੇ ਪੁੱਤਰ ਸੁਣ ਲਾ, ਪਹਿਲਾਂ ਤੂੰ ਕਹਿੰਦੇ ਖੇਤੀ ਕਰਨ ਵਾਲਾ ਹੋਇਆ ਸੀ, ਤੈਨੂੰ ਖੇਤੀ ਬੀਜਣ ਲਈ ਭੇਜਿਆ ਸੀ। ਪਸ਼ੂ ਚਰਾਏ ਸੁਦੀਨ ਉਜਾਰੀ, ਆ ਤੂੰ ਬੀਜਤੀ ਸੀ ਸੰਘਣੀ ਹਰੀ ਹੋ ਗਈ ਸੀ, ਪਸ਼ੂਆਂ ਨੂੰ ਚਰਾ ਤੀ ਇਸ ਤਰ੍ਹਾਂ ਉਜਾੜ ਦਿੱਤੀ ਨੁਕਸਾਨ ਕਰਾ ਤਾ। ਮੁਝ ਮਨ ਮੈਂ ਥੀ ਐਸ ਵਿਚਾਰਾ, ਨਾ ਤੂੰ ਖੇਤੀ ਬੀਜੀ ਸੰਘਣੀ ਉੱਠੀ ਸੀ, ਮੇਰੇ ਮਨ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਫਿਰ ਖਿਆਲ ਉੱਠਣ ਲੱਗ ਪਏ ਸਨ। ਦਿਓ ਵਸਾਏ ਇੱਕ ਗ੍ਰਾਮ ਨਿਰਾਰਾ, ਆਪਣੇ ਪੁੱਤਰ ਨੂੰ ਆਪਣੇ ਤੋਂ ਵੱਖਰਾ ਪਿੰਡ ਹੀ ਵਸਾ ਕੇ ਦੇ ਦਿਆਂਗੇ, ਉੱਥੇ ਕਹਿੰਦੇ ਕੰਮ ਹੀ ਰੱਖ ਦਿਆਂਗਾ ਬਸ, ਵੱਡੇ ਖੇਤ ਬੀਜੀ ਜਾਇਆ ਕਰੂ, ਵਢਾਈ ਜਾਇਆ ਕਢਾਈ ਜਾਇਆ ਕਰ, ਰੁਪਈਏ ਇਕੱਠੇ ਕਰੀ ਜਾਇਆ ਕਰ। ਸੋ ਤੋ ਰਹੇ ਮਨੋਰਥ ਮੇਰੇ, ਉਹ ਪੁੱਤਰ ਮੇਰੇ ਮਨ ਦੇ ਮਨੋਰਥ ਪੁਰਨੇ ਤਾਂ ਅੰਦਰੇ ਅੰਦਰੇ ਰਹਿ ਗਏ। ਪੰਗ ਤੱਕ ਹੈ ਜੋ ਗਿਰ ਸਿਰ ਹੇਰੇ, ਜਿਸ ਤਰ੍ਹਾਂ ਪਿੰਗਲਾ ਕੋਈ ਕਹਿੰਦੇ ਪਹਾੜ ਦੀ ਚੋਟੀ ਨੂੰ ਤੱਕਣਾ ਚਾਹੇ ਜਾ ਕੇ ਉਹ ਨਹੀਂ ਤੱਕ ਸਕਦਾ, ਉਹ ਮੇਰੇ ਮਨ ਦੇ ਪੁਰਨੇ ਵਿੱਚ ਹੀ ਰਹਿ ਗਏ। ਮੁਝ ਤੇ ਬੀਸ ਕਾਰ ਖਿਕ ਲੀਜੈ, ਚੰਗਾ ਲੈ ਪੁੱਤਰ ਹੁਣ ਮੇਰੇ ਕੋਲੋਂ ਆ ਤੂੰ 20 ਰੁਪਈਏ ਲੈ ਲੈ। ਆਨ ਸਥਾਨ ਪਿਆਨੋ ਕੀਜੇ, 20 ਰੁਪਈਏ ਲੈ ਕੇ ਕਿਸੇ ਹੋਰ ਨਗਰ ਸ਼ਹਿਰ ਵੱਲ ਨੂੰ ਤੂੰ ਚਲਾ ਜਾ। ਹੇਰ ਲਾਭ ਦਾ ਵਸਤ ਵਿਚਾਰੀ, ਉੱਥੇ ਸ਼ਹਿਰ ਦੇ ਵਿੱਚ ਵੇਖ ਕੇ ਜਿਹੜੀ ਕੋਈ ਨਫੇਦਾਈ ਵਸਤੂ ਹੋਵੇ ਨਾ ਵਿਚਾਰ ਕੇ। ਬਨ ਜੋ ਨਿਜ ਮਤ ਕੇ ਅਨੁਸਾਰੀ, ਅਕਲ ਮਤ ਦੇ ਅਨੁਸਾਰ ਕਹਿੰਦੇ ਲਫੇ ਵਾਲੀ ਚੰਗੇ ਸੌਦੇ ਵਾਲੀ ਚੀਜ਼ ਤੂੰ ਖਰੀਦ ਲਈ। ਲੱਭ ਕੇ ਜੇ ਆਨਾ ਹੋ ਸ਼ੁਭ ਸੌਦਾ, ਇਹ ਹੁਣ ਜੇ ਪਹਿਲੀ ਵਾਰੀ ਕਹਿੰਦੇ ਤੂੰ ਚੰਗਾ ਖਰਾ ਸੌਦਾ ਲਿਆਵੇਂਗਾ। ਪੁੰਨ ਬਹੁਤ ਧੰਨ ਦਿਓ ਔਰ ਭਰ ਮੋਦਾ, ਇਹਦੇ ਵਿੱਚ ਮੈਂ ਖੁਸ਼ੀ ਨਾਲ ਭਰਿਆ ਤੈਨੂੰ ਹੋਰ ਖੁੱਲਾ ਰੁਪਈਆ ਵੀ ਦੇ ਦੇਊਂਗਾ। ਨਿਜ ਪੂੰਜੀ ਤੁਮ ਰੱਖੋ ਨਿਰਾਲੀ, ਇਹ ਪੁੱਤਰ ਜਿਹੜਾ ਕੋਈ ਇਹਨਾਂ ਵਿੱਚੋਂ ਲਾਭ ਹੋਵੇ, ਉਹ ਜਿਹੜੀ ਮਾਇਆ ਦੀ ਪੂੰਜੀ ਹੈ ਨਾ ਤੂੰ ਆਪਣੀ ਵੱਖਰੀ ਰੱਖ ਲਈ ਕਮਾਈ ਦੀ। ਕਰਹੋ ਬਨਜ ਇਹ ਰੀਤ ਸੁਖਾਲੀ, ਕਹਿੰਦੇ ਇਹ ਰੀਤੀ ਬੜੀ ਸੌਖੀ ਸਿਖਾਲੀ ਹੈ, ਤੂੰ ਸੌਦਾ ਖਰੀਦਿਆ ਕਿਸੇ ਦੂਜੇ ਜਾ ਕੇ ਵੇਚ ਤਾਂ ਲਾਭ ਹੋ ਜਾਇਆ ਕਰੂ। ਦਿਨ ਪ੍ਰਤ ਦਰਬ ਵਧਾਵੋ ਭਾਰੀ, ਇਸ ਤਰ੍ਹਾਂ ਕਹਿੰਦੇ ਸੌਦਾ ਪੱਤਾ ਵੇਚ ਕੇ ਤੇ ਹਮੇਸ਼ਾ ਤੁਹਾਨੂੰ ਵਧਾ ਲਾ ਆਪਣਾ। ਬਹੁਰ ਸਪੂਤ ਕਹਿ ਨਰ ਨਾਰੀ, ਫੇਰ ਫਿਰ ਜਿੰਨੇ ਲੋਕ ਹੈ ਵੀ ਇਹ ਵੀ ਕਾਲੂ ਦਾ ਪੁੱਤਰ ਸਪੁੱਤਰ ਬਣ ਗਿਆ, ਇਉਂ ਮਾਈ ਪਈ ਕਹਿਣਗੇ ਪਿੰਡ ਦੇ। ਬਾਲਾ ਲੇਹ ਦੂਸਰਾ ਸੰਗਾ। ਬਾਕੀ ਭਾਈ ਬਾਲਾ ਤੇਤੋਂ ਉਮਰ ਵਿੱਚ ਵੱਡਾ ਹੈ, ਇਹਨੂੰ ਆਪਣੇ ਨਾਲ ਲੈ ਲੈ। ਸੁਤ ਜਾਵੋ ਆਪ ਸਹਿਤ ਉਮੰਗਾ। ਪੁੱਤਰ ਹੁਣ ਥੋੜੇ ਕਹਿੰਦੇ ਚਾਰ ਸ਼ਾਹ ਨਾਲ ਇਸ ਤਰ੍ਹਾਂ ਕਹਿੰਦੇ ਤੂੰ ਇਹ ਖਰਾ ਸੌਦਾ ਕਰਨ ਲਈ ਚਲਾ ਜਾ। ਕਹਿ ਬਾਲਾ ਸੁਣ ਗੁਰ ਦੁੱਖ ਕਦਨ। ਇਹ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਅੰਗਦ ਸਾਹਿਬ ਜੀ, ਭਾਈ ਬਾਲਾ ਜੀ ਕਹਿੰਦੇ ਸੁਣੋ ਮਹਾਰਾਜ। ਦਾਸ ਪਠਾਇਓ ਤਬ ਮੁਝ ਸਦਨ। ਕਿਉਂ ਗੁਰੂ ਮਹਾਰਾਜ ਨੂੰ ਕਹਿ ਕੇ ਫਿਰ ਮੈਨੂੰ ਬੁਲਾਉਣ ਵਾਸਤੇ ਇੱਕ ਸੇਵਕ ਨੂੰ ਕਾਲੂ ਜੀ ਨੇ ਮੇਰੇ ਘਰ ਵੱਲ ਨੂੰ ਭੇਜ ਦਿੱਤਾ। ਗਯੋ ਸੰਗ ਮੈਂ ਤੇਹੇ ਅਸਥਾਨ। ਉਹ ਜਿਹੜਾ ਕਾਲੂ ਦਾ ਦਾਸ ਆਇਆ ਸੀ, ਮੈਂ ਉਹਦੇ ਨਾਲ ਚਲਿਆ ਗਿਆ ਉਸ ਸਥਾਨ ਤੇ। ਜਹ ਕਾਲੂ ਨਾਨਕ ਗਤ ਦਾਨ। ਜਿੱਥੇ ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਬੈਠੇ, ਉਹਨਾਂ ਦਾ ਪਿਤਾ ਕਾਲੂ ਵੀ ਕੋਲ ਬੈਠਾ ਹੋਇਆ। ਮੁਝ ਕੋ ਸਾਦਰ ਨਿਕਟ ਬਿਠਾਇਆ। ਆ ਕਾਲੂ ਜੀ ਨੇ ਮੈਨੂੰ ਬੜੇ ਸਤਿਕਾਰ ਨਾਲ ਕੋਲ ਬਿਠਾ ਲਿਆ। ਹਿਤ ਭੇਜਣ ਕੇ ਵਚਨ ਅਲਾਇਆ। ਗੁਰੂ ਨਾਨਕ ਸਾਹਿਬ ਦੇ ਨਾਲ ਭੇਜਣ ਵਾਸਤੇ ਮੈਨੂੰ ਉਹ ਵਚਨ ਕਿਹਾ। ਸੁਣ ਬਾਲੇ ਤੂੰ ਹੈ ਮਤਵਾਨ। ਭਾਈ ਬਾਲਾ ਤੂੰ ਕਹਿੰਦੇ ਚੰਗਾ ਅਕਲ ਬੁੱਧ ਵਾਲਾ ਹੈ। ਕੀਜੈ ਨਾਨਕ ਸੰਗ ਭਿਆਨ। ਜਿਹੜਾ ਮੇਰਾ ਗੁਰੂ ਨਾਨਕ ਸਾਹਿਬ ਸਪੁੱਤਰ ਇਹਦੇ ਨਾਲ ਤੂੰ ਜਾਣਾ ਕਰ। ਹੋਏ ਲਾਭ ਦਾ ਸੌਦਾ ਜੋ। ਜਿਹੜਾ ਸੌਦਾ ਚੰਗਾ ਲਾਭਦਾਈ ਹੋਵੇ, ਖਰਾ ਸੌਦਾ ਹੋਵੇ। ਲੇਹੋ ਸੰਭਾਰ ਆਨੀਏ ਸੋ। ਕਹਿੰਦੇ ਉਹ ਸੰਭਾਲ ਕੇ ਨਾ ਖਰਾ ਸੌਦਾ ਫਿਰ ਲੈ ਆਈਏ। ਅਸ ਕਹਿ ਬੀਸ ਰਸਤ ਰਜਤ ਪਣ ਦੀਨੇ। ਇਸ ਤਰ੍ਹਾਂ ਕਹਿ ਕੇ 20 ਰੁਪਈਏ ਭਾਈ ਬਾਲਾ ਜੀ ਕਹਿੰਦੇ ਕਾਲੂ ਨੂੰ ਮੈਨੂੰ ਦੇ ਦਿੱਤੇ। ਭਲ ਬਿਦ ਸੋ ਮੁਝ ਸੌਂਪਣ ਕੀਨੇ। ਚੰਗੇ ਢੰਗ ਤਰੀਕੇ ਨਾਲ ਮੈਨੂੰ ਸੌਂਪ ਦਿੱਤੇ, ਵੀ ਸੰਭਾਲ ਕੇ ਰੱਖੀਏ ਤਾਂ ਗੁਆ ਦਿੰਦੇ ਹਨ। ਭਾ ਤਿਆਰ ਮੈਂ ਮਾਨ ਨਿਦੇਸਾ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਪਿਤਾ ਦੀ ਕਾਲੂ ਦੀ ਆਗਿਆ ਮੰਨ ਕੇ ਮੈਂ ਗੁਰੂ ਨਾਨਕ ਸਾਹਿਬ ਜੀ ਨਾਲ ਜਾਣ ਲਈ ਤਿਆਰ ਹੋ ਗਿਆ। ਚੱਲੇ ਮੁਕੰਦ ਜੇ ਕੱਟ ਕਲੇਸ਼ਾ। ਮੁਕਤੀ ਦਾਤਾ ਜੋ ਦੁੱਖਾਂ ਕਲੇਸ਼ਾਂ ਨੂੰ ਕੱਟਣ ਵਾਲੇ ਚੱਲ ਪਏ ਤੇ ਮੈਂ ਵੀ ਨਾਲ ਹੀ ਤੁਰ ਪਿਆ। ਚਾਰ ਪਟੰਬਰ ਕੀ ਇੱਕ ਲਾਈ। ਕਹਿੰਦੇ ਸੋਹਣੇ ਰੇਸ਼ਮ ਬਸਤਰ ਜੀ, ਇੱਕ ਦੁਲਾਈ ਜੀ ਚਾਦਰ ਜੀ। ਸੋਲੀਨੀ ਮੈਂ ਕੰਧ ਉਚਾਈ। ਕਹਿੰਦੇ ਮੈਂ ਆਪਣੇ ਮੋਢਿਆਂ ਤੇ ਚੁੱਕ ਲਈ ਰੱਖ ਲਈ। ਵਹਿਰ ਨਗਰ ਤੇ ਕੇਤਿਕ ਦੂਰੀ। ਆ ਜਿਹੜੀ ਰਾਏ ਭੋਏ ਦੀ ਤਲਵੰਡੀ ਦਾ ਨਗਰ ਹੈ, ਇਸ ਤੋਂ ਕਹਿੰਦੇ ਕੁਝ ਕੁ ਦੂਰ ਜਾ ਕੇ ਕਾਲੂ ਦੇ ਤਹ ਸਿਖਵਨ ਭੂਰੀ। ਪਿਤਾ ਕਾਲੂ ਜੀ ਨਾਲ ਚਲੀ ਜਾ ਰਿਹਾ ਦੂਰ ਤੱਕ ਤੇ ਬੜੀਆਂ ਸਿੱਖਿਆਵਾਂ ਦਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ। ਬਹਰ ਹਟਿਓ ਕਰ ਮੋਹ ਕਨੇਰਾ। ਬਹੁਤਾ ਮੋਹ ਕਰਦਾ ਕਰਦਾ ਅਖੀਰੀ ਕਹਿੰਦੇ ਪਿੱਛੇ ਨੂੰ ਮੁੜੀ ਆਇਆ ਹਟ ਪਿਆ ਹੈ। ਬਾਰ ਬਾਰ ਪਾਛਲ ਦਿਸ ਹੇਰਾ। ਫਿਰ ਵੀ ਮੋਹ ਵਿੱਚ ਮੁੜ ਮੁੜ ਕੇ ਕਹਿੰਦੇ ਪਿਛਲੀ ਤਰਫ ਨੂੰ ਕਾਲੂ ਵੇਖਦਾ ਹੈ। ਮੰਦ ਮੰਦ ਪੱਗ ਧਰ ਗੁਣ ਮੰਦਰ। ਇਧਰ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਸਹਿਜ ਸਹਿਜ ਆਪਣਾ ਚਰਨ ਰੱਖਦੇ। ਚਲਤ ਪੰਥ ਭਾਖਤ ਬਚ ਸੁੰਦਰ। ਰਸਤੇ ਵਿੱਚ ਜਾਂਦਿਆਂ ਸੋਹਣੇ ਬਚਨ ਕਹਿੰਦੇ ਹਨ। ਭਗਤ ਵਿਰਾਗ ਗਿਆਨ ਗੁਣ ਸਾਨੀ। ਇਹੋ ਜਿਹੇ ਬਚਨ ਹੈ ਕਹਿੰਦੇ, ਭਗਤੀ ਨਾਲ ਮਿਲੇ ਹੋਏ, ਵਿਰਾਗ ਵਿੱਚ ਮਿਲੇ ਹੋਏ, ਗਿਆਨ ਵਿੱਚ ਤੇ ਗੁਣਾਂ ਨਾਲ ਮਿਲੇ ਹੋਏ। ਮੁਝ ਉਪਦੇਸ਼ਨ ਕਹਿਤ ਕਹਾਨੀ। ਮੈਨੂੰ ਕਹਿੰਦੇ ਉਪਦੇਸ਼ ਦੇਣ ਵਾਸਤੇ ਇਹੋ ਜਿਹੀਆਂ ਸੋਹਣੀਆਂ ਕਹਾਣੀਆਂ ਵਾਰਤਾ ਕਹਿੰਦੇ। ਗ੍ਰਾਮ ਨਗਰ ਮਾਰਗ ਮਹਿ ਜੇਤੇ। ਰਸਤੇ ਜਿੰਨੇ ਪਿੰਡ ਆਏ ਆ, ਵੱਡੇ ਨਗਰ ਆਏ, ਸਹਿਜ ਸਹਿਜ ਉਲੰਘੇ ਸਭ ਤੇ ਤੇ। ਸਾਰੇ ਹੀ ਗੁਰੂ ਮਹਾਰਾਜ ਨੇ ਸਹਿਜ ਸਹਿਜ ਹੌਲੀ ਹੌਲੀ ਲੰਘ ਲਏ, ਸਾਰੇ ਰਸਤਾ ਲੰਘ ਤੈਅ ਕਰ ਲਿਆ ਹੈ। ਚਲਤ ਚਲਤ ਆਇਓ ਇੱਕ ਕਾਨਨ। ਚਲਦਿਆਂ ਚਲਾਂਦਿਆਂ ਅੱਗੇ ਇੱਕ ਜੰਗਲ ਆ ਗਿਆ ਹੈ। ਤਾਹੇ ਬਿਲੋਕਤ ਸ੍ਰੀ ਕਮਲਾਨਨ। ਇਹਨਾਂ ਦਾ ਕਵਲ ਵਰਗਾ ਮੁੱਖ ਹੈ, ਉਹ ਸੋਭਾ ਵਾਲੇ ਸਤਿਗੁਰੂ ਜੰਗਲ ਬਣੀ ਤੱਕਣ ਲੱਗ ਪਏ। ਸੁੰਦਰ ਆਸ਼ਰਮ ਏਕ ਨਿਹਾਰੀ। ਜੰਗਲ ਦੇ ਵਿੱਚ ਇੱਕ ਸੋਹਣਾ ਟਿਕਾਣਾ ਡੇਕਿਆ, ਡੇਰਾ ਤੱਕਿਆ ਆਪ ਜੀ ਨੇ। ਜਹਿਤ ਪੀਸ ਤਪ ਤਾਪੈ ਹੈ ਭਾਰੀ। ਸਰਮ ਵੇ ਟਿਕਾਣੇ ਵਿੱਚ ਜਿਹੜੇ ਤਪੀਏ ਲੋਕ ਬਹੁਤ ਤਕੜਾ ਕਹਿੰਦੇ ਭਾਰੀ ਤਪ ਕਰ ਰਹੇ। ਕਿਹੇ ਆਸਨ ਕੀ ਊਰਤ ਬਾਹੂ। ਕਈਆਂ ਨੇ ਆਸਨ ਜਾ ਲਾ ਕੇ ਬਾਹਾਂ ਤਾਨੂੰ ਚੁੱਕੀਆਂ, ਉੱਪਰ ਨੂੰ ਕੀਤੀਆਂ ਹੋਈਆਂ। ਬਿਟ ਪਨ ਲਟਕਤ ਕੋ ਉਲਟਾਹੂ। ਕੋਈ ਕਹਿੰਦੇ ਉਲਟੇ ਮੂੰਹ ਹੋ ਕੇ ਰੱਖੇ ਤਿਲ ਬਿਰਸ਼ਾਂ ਨਾਲ ਕਹਿੰਦੇ ਲਟਕ ਰਹੇ ਇੱਕ ਚਰਨ ਪਾਰ ਕੋ ਇੱਕ ਠਾਂਡੇ ਇਹ ਜਿਹੜਾ ਤਪ ਕਰਨੀ ਇੱਕ ਪੈਰ ਦੇ ਭਾਰੀ ਖੜੋਤਾ ਹੋਇਆ ਸੁਖ ਪਰ ਲੋਕ ਜਿਨਹਿ ਰੁਚ ਬਾਡੇ ਲੋਕ ਵਿੱਚ ਸਾਨੂੰ ਸੁਖ ਹੋਵੇ ਇਸ ਤਰ੍ਹਾਂ ਕਹਿੰਦੇ ਤਪ ਕਰਨ ਵਿੱਚ ਰੁਚੀ ਵੱਧ ਰਹੀ ਹੈ ਕਾਹੂ ਸਿਧਾਸਨ ਕੋ ਪਦਮਾਸਨ ਕਿਸੇ ਨੇ ਸਿੱਧ ਆਸਣ ਲਾਇਆ ਹੋਇਆ ਖੱਬੇ ਪੈਰ ਦੀ ਜਿਹੜੀ ਅੱਡੀ ਆ ਪਿਸ਼ਾਬ ਕਰਨ ਵਾਲੇ ਜਿਹੜਾ ਕੋਈ ਅੰਗ ਆ ਉਹਦੇ ਉੱਤੇ ਰੱਖਿਆ ਵਿਚਕਾਰ ਗੁਦਾ ਦੇ ਦਿੱਤੀ ਹੋਈ ਹੈ ਸੱਜੇ ਪੈਰ ਦੀ ਜਿਹੜੀ ਅੰਡੀ ਹੈ ਉਹ ਉੱਪਰ ਟਿਕਾਈ ਹੋਈ ਹੈ ਸ਼ਾਂਗ ਵਾਲੇ ਇਸ ਤਰ੍ਹਾਂ ਗਿੱਚੀ ਜੀ ਜਿਹੜੀ ਆ ਉਹਨੂੰ ਸਿੱਧਾ ਜਾ ਕੀਤਾ ਹੋਇਆ ਸਰੀਰ ਨੂੰ ਕੱਸ ਕੇ ਜੇ ਰੱਖਿਆ ਹੋਇਆ ਇਹਨੂੰ ਇਸੇ ਦਾ ਆਸਣ ਕਿਹਾ ਕੋਈ ਪਦਮ ਆਸਣ ਲਾਈ ਜਾਂਦਾ ਜਿਵੇਂ ਕਵਲ ਫੁੱਲ ਹੁੰਦਾ ਹੈ ਉਹ ਸੱਜੇ ਪੈਰ ਨੂੰ ਖੱਬੇ ਪੱਟ ਉੱਪਰ ਰੱਖਣਾ ਅਤੇ ਜਿਹੜਾ ਖੱਬਾ ਪੈਰ ਆ ਉਹਨੂੰ ਸੱਜੇ ਪੱਟ ਉੱਪਰ ਰੱਖ ਲੈਣਾ ਜਿਹੜੀ ਕੋਈ ਕੰਡ ਜੀ ਹੈ ਇਹਦੇ ਪਿੱਛੋਂ ਦੀ ਬਾਹਾਂ ਜੀਆਂ ਕਰਕੇ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਜਿਹਾ ਫੜ ਲੈਣਾ ਅਤੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਜਿਹਾ ਪਿੱਛੇ ਦੀ ਉਹ ਬਾਂਹ ਜੀ ਕਰਕੇ ਉਹ ਫੜ ਲੈਣਾ ਸਰੀਰ ਨੂੰ ਇਉਂ ਕੱਸ ਕੇ ਰੱਖਣਾ ਇਹਨੂੰ ਸਿੱਧ ਆਸਣ ਪਦਮ ਆਸਣ ਕਹਿੰਦੇ ਹਨ ਉਹ ਕਹਿੰਦੇ ਕੋਈ ਕਮਲ ਆਸਣ ਕੋਈ ਪਦਮ ਆਸਣ ਲਾਈ ਬੈਠਾ ਹੈ ਕੋਈ ਸਿੱਧ ਆਸਣ ਲਾਈ ਬੈਠਾ ਹੈ ਬਾਰ ਪਾਨ ਕੋ ਰਹਿਤ ਬਿਨਾਸਨ ਹਾਂ ਕੋਈ ਪਾਣੀ ਪੀ ਗਈ ਸਾਰਦਾ ਹੈ ਅਤੇ ਬਿਨਾਂ ਭੋਜਨ ਤੋਂ ਰਹਿੰਦਾ ਭੋਜਨ ਨਹੀਂ ਛਕਦਾ ਸਿਰਫ ਪਾਣੀ ਹੀ ਪੀਂਦਾ ਹੈ ਸ਼ਵੇਤ ਰੰਗ ਲਾਗੀ ਭਸ ਮੰਗਾ ਜਿੰਨੇ ਤਪੀਏ ਲੋਕ ਹੈ ਚਿੱਟੇ ਰੰਗ ਦੀ ਸਾਰਿਆਂ ਦੇ ਸਰੀਰਾਂ ਤੇ ਕਹਿੰਦੇ ਸਵਾਹ ਲੰਘੀ ਹੈ ਜਟਾ ਸੀਸ ਜਿਨ ਧੂਸਰ ਰੰਗਾ ਸਿਰ ਦੀਆਂ ਜਿਹੜੀਆਂ ਜਟਾਵਾਂ ਜੀਆਂ ਉਹ ਮਿੱਟੀ ਰੰਗੀਆਂ ਜੀਆਂ ਸਾਰਿਆਂ ਦੀਆਂ ਬਿਨ ਬਲਕਨ ਲੀਏ ਕੋ ਨਾ ਅੰਗ ਨੰਗਾ ਕਈਆਂ ਨੇ ਕਹਿੰਦੇ ਭੋਜ ਪੱਤਰ ਜਾ ਉੱਪਰ ਲਿਆ ਹੋਇਆ ਕਈਆਂ ਨੇ ਕਹਿੰਦੇ ਅੰਗ ਨੰਗਈ ਹੈ ਨੰਗ ਤਨੰਗਈ ਹੈ ਅਗਨ ਉਸ਼ਨ ਸੋ ਕੋਏ ਉਮੰਗਾ ਅਗਨੀ ਬਾਲ ਕੇ ਸਰੀਰ ਨੂੰ ਸੇਕ ਰਿਹਾ ਹੈ ਇਸ ਤਰ੍ਹਾਂ ਬੜੇ ਪ੍ਰੇਮ ਨਾਲ ਚਾਹ ਨਾਲ ਕੋ ਬੈਠਾ ਜਲ ਕੰਠ ਪਰਮਾਨਾ ਠੰਡ ਦੀ ਮੌਸਮ ਦੇ ਵਿੱਚ ਪਾਣੀ ਦੇ ਵਿੱਚ ਕੰਠ ਗਲੇ ਤੱਕ ਅੰਦਾਜ਼ੇ ਗਲ ਗਲ ਤੱਕ ਬੈਠਦਾ ਹੈ ਸਿਮਰ ਇਕਾਂਕੀ ਕੋ ਭਗਵਾਨ ਇਕਾਂਤ ਹੋ ਕੇ ਭਗਵਾਨ ਦਾ ਸਿਮਰਨ ਕਰਦੇ ਕੋ ਠਾਂਡੇ ਦਿਨ ਰੈਨ ਬਿਤਾਵੇ ਕੋਈ ਖੜੋਤਾ ਹੈ ਕਹਿੰਦੇ ਦਿਨ ਰਾਤ ਬਤੀਤ ਕਰਦੇ ਕੋ ਮੋਨੀ ਨਹਿ ਵਚਨ ਅਲਾਵੇ ਬਿਲਕੁਲ ਕਹਿੰਦੇ ਮੋਨੀ ਬਣਿਆ ਬੁਲਾਇਆ ਹੋਇਆ ਵੀ ਕੋਈ ਵਚਨ ਨਹੀਂ ਕਹਿੰਦਾ ਹੈ ਕੋ ਨਿਜ ਬ੍ਰਿਤ ਨਿਰੋਧਨ ਕਰਹੀ ਜਿਹੜੀਆਂ ਮੰਦੀਆਂ ਬਿਰਤੀਆਂ ਕਿਹੜੀਆਂ ਉਹਨਾਂ ਨੂੰ ਕਹਿੰਦੇ ਰੋਕ ਰਿਹਾ ਇਕੱਠੀਆਂ ਕਰ ਰਿਹਾ ਸੁਖ ਜੋ ਸਵਰਗ ਤ੍ਰਿਣ ਸਾਮ ਪਾਰ ਹਰਈ ਸਵਰਗ ਦੇ ਸੁਖ ਉਹਨੂੰ ਕੱਖ ਦੇ ਤੀਲੇ ਦੇ ਸਮਾਨ ਜਾਣ ਕੇ ਛੱਡ ਰਿਹਾ ਤਿਆਗ ਰਿਹਾ ਹੈ ਕੋ ਮਿਲ ਕਰ ਹਰ ਕਥਾ ਰਸਾਲਾ ਕੋਈ ਕਹਿੰਦੇ ਮਿਲ ਜੁਲ ਕੇ ਵਾਹਿਗੁਰੂ ਦੀ ਜਿਹੜੀ ਕਥਾ ਬੜੀ ਪ੍ਰੇਮ ਪਿਆਰ ਵਾਲੀ ਉਹ ਕਰ ਰਹੇ ਪੜ ਹੈ ਸੁਣ ਹੈ ਧਾਰ ਪ੍ਰੇਮ ਵਿਸਾਲਾ ਪੜ੍ਹਦੇ ਹੈ ਕੋਈ ਬਹੁਤਾ ਪ੍ਰੇਮ ਧਾਰ ਕੇ ਉਹ ਕਥਾ ਸੁਣ ਰਹੇ ਸੋਤੇ ਬਣ ਕੇ ਸਭ ਕੋ ਇੱਕ ਮਹੰਤ ਸੋ ਕੈਸਾ ਜਿੰਨੇ ਕਹਿੰਦੇ ਰਿਸ਼ੀ ਮੁਨੀ ਤਪੀਏ ਸਾਰਿਆਂ ਦਾ ਇੱਕ ਮੁਖੀ ਮਹੰਤ ਉਹ ਕਿਹੋ ਜਿਹਾ ਹੈ ਮਨ ਹੋ ਸਰੀਰ ਧਾਰ ਤਪ ਬੈਸਾ ਮਨ ਹੋ ਜਿਹੜਾ ਤਪ ਹੈ ਨਾ ਉਹੀ ਕਹਿੰਦੇ ਸਾਧੂ ਦਾ ਮਹੰਤ ਦਾ ਸਰੀਰ ਧਾਰ ਕੇ ਤਪੀ ਬੈਠਾ ਹੋਇਆ ਤਰ ਤਕ ਕੀ ਕੱਟ ਕੀਨ ਕੋਪੀਨਾ ਕਹਿੰਦੇ ਛਿਲ ਜੀ ਲਾ ਕੇ ਲੱਕ ਦੇ ਨਾਲ ਲੰਗੂਟੀ ਜੀ ਧਾਰੀ ਪਾਈ ਹੋਈ ਹੈ ਮ੍ਰਿਗਸ਼ਾਲਾ ਪਰ ਆਸਨ ਕੀਨਾ ਉਹਦੀ ਜਿਹੜੀ ਖਾਲਾ ਹੈ ਉਹਦੇ ਵਿੱਚ ਉਸ ਕਹਿੰਦੇ ਮਹੰਤ ਨੇ ਆਪਣਾ ਆਸਨ ਲਾਇਆ ਝੌਂਕੜਾ ਮਾਰਿਆ ਭਾਰੀ ਜਟਾ ਮੁਕਟ ਜਿਹ ਸੀਸਾ ਸੀਸ ਦੇ ਉੱਪਰ ਘਾਰੀ ਕਹਿੰਦੇ ਜਟਾਵਾਂ ਲਈ ਮੁਕਟ ਪਹਿਨਿਆ ਹੋਇਆ ਬੈਠਿਓ ਹਿਰਦੈ ਭਜਤ ਜਗਦੀਸ਼ਾ ਇਸ ਤਰ੍ਹਾਂ ਕਹਿੰਦੇ ਚੌਂਕੜਾ ਮਾਰ ਕੇ ਬੈਠਾ ਹਿਰਦੇ ਵਿੱਚ ਜਗਦੀਸ਼ ਨੂੰ ਜਪ ਰਿਹਾ ਹੈ ਤਿੰਨ ਹੈ ਬਲੋਕ ਠਾਂਡ ਹੋਏ ਰਹੇ ਉਹ ਜਿਹੜਾ ਮੁਖੀ ਮਹੰਤ ਹੈ ਉਹਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਖੜਿਆ ਹੋ ਰਹੇ ਮੁਝ ਸੋ ਆਸ ਬਚ ਕੋਮਲ ਕਹੇ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਮੈਨੂੰ ਐਸੇ ਕੋਮਲ ਬਚਨ ਕਹੇ ਬਨਜ ਭਲੋ ਹਮ ਇਹ ਠਾ ਪਾਇਓ। ਮੇਰੇ ਭਾਈ ਬਾਲਾ, ਅਸੀਂ ਇੱਥੇ ਬੜਾ ਚੰਗਾ ਲਾਭਦਾਇਕ ਸੌਦਾ ਪਾ ਲਿਆ। ਜਾਂ ਕੋ ਤਜਨੋ ਮਨ ਨਹਿ ਪਾਇਓ। ਇਹ ਖਰਾ ਸੌਦਾ ਛੱਡ ਜੀਏ, ਸਾਡੇ ਮਨ ਨੂੰ ਤਾਂ ਪਾਉਂਦਾ ਨੀ, ਚੰਗਾ ਨੀ ਲੱਗਦਾ, ਇਹ ਸੌਦਾ ਕਰ ਲੈਣਾ ਚਾਹੀਦਾ। ਪਾਏ ਅਮੋਲ ਜਮਗ ਮਹਿ ਹੀਰਾ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕਹਿੰਦੇ ਹੀਰਾ ਅਮੋਲਕ ਹੀਰਾ ਲੱਭ ਜਾਏ। ਫਟਕ ਨ ਬਨ ਜਹ ਜੇ ਮਤ ਧੀਰਾ। ਬੁੱਧੀਵਾਨ ਪੁਰਸ਼ ਹੁੰਦਾ ਫਿਰ ਉਹ ਕਹਿੰਦੇ ਕੱਚ ਨੀ ਖਰੀਦਦਾ, ਉਹ ਤਾਂ ਖੀਰਾ ਹੀ ਖਰੋਲਦਾ ਹੁੰਦਾ ਅਮੋਲਕ। ਖੋਜਤ ਮਦ ਪ੍ਰਯੂਖ ਕਰ ਆਈ। ਇਹ ਕਹਿੰਦੇ ਖੋਜਦਾ ਹੋਵੇ ਸਹਿਤ, ਤੇ ਰਸਤੇ ਵਿੱਚ ਜਾਂਦਿਆਂ ਕਹਿੰਦੇ ਅੰਮ੍ਰਿਤ ਹੱਥ ਵਿੱਚ ਆ ਜਾਏ। ਸੋ ਜਾਣੈ ਨਿਜ ਭਾਗ ਭਲਾਈ। ਕਹਿੰਦੇ ਉਹ ਜਾਣੇ ਵੀ ਮੇਰੇ ਆਪਣੇ ਚੰਗੇ ਕੋਈ ਭਾਗ ਹੈ, ਜਿਸ ਕਰਕੇ ਮੈਂ ਲੱਭ ਰਿਹਾ ਸੀ ਸਹਿਤ ਤੇ ਮੈਨੂੰ ਲੱਭ ਗਿਆ ਅੰਮ੍ਰਿਤ, ਮੇਰੇ ਚੰਗੇ ਭਾਗ ਹੈ। ਬਹੁਰ ਪਿਤਾ ਕੀ ਆਗਿਆ ਜੋ। ਬਾਕੀ ਭਾਈ ਬਾਲਾ ਜੀ, ਮੇਰੇ ਪਿਤਾ ਦੀ ਵੀ ਆਗਿਆ ਹੈ ਜੋ। ਭਲੋ ਬਨਜ ਕਰਨਾ ਕੀ ਸੋ। ਉਹਨਾਂ ਨੇ ਕਿਹਾ ਵੀ ਪੁੱਤਰ ਚੰਗਾ ਸੌਦਾ ਖਰਾ ਸੌਦਾ ਕਰਕੇ ਤੂੰ ਹੁਣ ਲਾਭਦਾਈ। ਜਾਂ ਤੇ ਬਨਜ ਲਾਭਦਾ ਔਰ ਨਾ। ਭਾਈ ਵਾਲਾ ਇਹਦੇ ਨਾਲੋਂ ਤਾਂ ਕਹਿੰਦੇ ਜਿਹੜਾ ਵਪਾਰ ਹੈ ਸੌਦਾ ਹੈ ਲਾਭਦਾਈ, ਕੋਈ ਹੋਰ ਤਾਂ ਹੋਣਾ ਨਹੀਂ। ਫਿਰ ਦੇਖੋ ਜੇ ਸਭ ਹੀ ਠੌਰ ਜੇ ਆਪਾਂ ਸਾਰੀਆਂ ਜਗਾਵਾਂ ਫਿਰ ਕੇ ਦੇਖ ਲਈਏ, ਇਹੋ ਜਿਹਾ ਖੌਦਾ ਸੌਦਾ ਨੀ ਆਪਣਾ ਨੂੰ ਕਿਤੇ ਲੱਭਣਾ ਹੈ। ਇਹ ਰਜਤ ਬਨ ਇਨ ਹੈ ਚੜਾਵੇ ਹੈ। ਪਿਤਾ ਨੇ ਤੈਨੂੰ 20 ਰੁਪਈਏ ਦਿੱਤੇ ਨਾ, ਆਪਾਂ ਇਹਨਾਂ ਨੂੰ ਭੇਟਾ ਚੜਾ ਦੇਈਏ। ਹਸਨ ਬਸਨ ਤੇ ਲੈ ਸੁਖ ਪਾਵੇ ਹੈ। ਕਹਿੰਦੇ ਇਹਦੇ ਨਾਲ ਭੋਜਨ ਬਣਾ ਲੈਣਗੇ, ਪਸਤਰ ਬੁਲਾ ਲੈਣਗੇ, ਸੁਖ ਪਾਉਣਗੇ। ਅਸ ਸੁਣ ਕਰ ਬਚ ਬੇਦੀ ਵਰਗੇ। ਭਾਈ ਬਾਲਾ ਜੀ ਕਹਿੰਦੇ ਜੋ ਬੇਦੀਆਂ ਦੀ ਕੁਲ ਵਿੱਚੋਂ ਸ੍ਰੇਸ਼ਟ ਸਤਿਗੁਰੂ, ਉਹਨਾਂ ਦੇ ਬਚਨ ਸੁਣ ਕੇ ਮੈਂ ਬੋਲਿਓ ਕਾਲੂ ਦਿਸ ਡਰ ਕੇ। ਕਾਲੂ ਜੀ ਤਰਫੋਂ ਕਹਿੰਦੇ ਡਰਿਆ ਬੋਲਿਆ ਸਤਿਗੁਰਾਂ। ਬਨ ਕਨ ਜਿਉ ਬਨ ਜਨ ਧਨ ਹੇਤੂ। ਤੁਹਾਨੂੰ ਤਾਂ ਜਿਵੇਂ ਬਾਣੀਏ ਲੋਕ ਧੰਦੇ ਨਾਲ ਕੋਈ ਸੌਦਾ ਖਰੀਦੇ ਹੁੰਦੇ ਲਾਭਦਾਈ, ਇਸ ਤਰ੍ਹਾਂ ਵਾਸਤੇ ਤੁਮਕੋ ਭੇਜਿਓ ਕਿਰਪਾ ਨਿਕੇਤੂ। ਕਿਰਪਾ ਦੇ ਘਰ ਤੁਹਾਨੂੰ ਤਾਂ ਬਾਣੀਆਂ ਨੂੰ ਸੌਦਾ ਖਰੀਦਣ ਲਈ ਭੇਜਿਆ। ਪੁਨ ਤੁਮ ਜਨ ਕਹਿ ਕਠਿਨ ਸੁਭਾਉ। ਬਾਕੀ ਤੁਸੀਂ ਜਾਣਦੇ ਤੁਹਾਡੇ ਪਿਓ ਦਾ ਸੁਭਾਅ ਜਿਹੜਾ ਬੜਾ ਕੁਰਾਖਤ ਹੈ। ਗੁਣ ਹੋ ਆਪ ਮੁਝ ਦੋਸ਼ ਨਾ ਕਾਓ। ਮੈਨੂੰ ਨਾ ਮਾਰਾ ਕੋਈ ਦੋਸ਼ ਲੱਗੇ, ਤੁਸੀਂ ਆਪ ਹੀ ਪਿਛੋ ਚ ਵਿਚਾਰ ਲਓ। ਪਿਤਾ ਪੁੱਤਰ ਕਰ ਲੇ ਹੋ ਨਿਬੇਰੋ। ਮਾਰਾ ਤੁਸੀਂ ਪੁੱਤਰ ਹੋ, ਤੁਹਾਡਾ ਪਿਓ, ਆਪੋ ਵਿੱਚ ਹੀ ਫੈਸਲਾ ਨਿਬੇੜਾ ਕਰ ਲੈਣਾ। ਮੈਂ ਹੋ ਦਾਸ ਕਰ ਸੁਚੇਰੋ। ਮੈਂ ਤਾਂ ਤੁਹਾਡਾ ਦਾਸ ਹੈ, ਇਸ ਕਰਕੇ ਜਿਹੜਾ ਝਗੜਾ ਝਗੜਾ ਉਹ ਤੁਸੀਂ ਸੰਭਾਲਣਾ ਮਹਾਰਾਜ। ਜਿਉ ਮਨ ਆਏ ਕਰੋ ਤਿਉ ਕਾਰਾ। ਮਹਾਰਾਜ ਮੈਂ ਨੀ ਇਹ ਕੁਝ ਕਹਿੰਦਾ, ਜਿਵੇਂ ਤੁਹਾਡੇ ਮਨ ਵਿੱਚ ਆਉਂਦਾ ਹੋਵੇ ਕਰ ਲਓ ਕੰਮ ਕਾਰ। ਹਾਂ ਤਾਂ ਨਿਤ ਰਾਵਰ ਅਨੁਸਾਰ। ਗੁਰੂ ਨਾਨਕ ਸਾਹਿਬ ਮੈਂ ਤਾਂ ਤੁਹਾਡੇ ਹਮੇਸ਼ਾ ਅਨੁਸਾਰੀ ਰਹਿਣ ਵਾਲਾ। ਖੇਲਤ ਜਬੈ ਬਾਲਕਨ ਮਾਹੀ। ਦੇਖ ਲੋ ਮਹਾਰਾਜ, ਜਦੋਂ ਬੱਚਿਆਂ ਵਿੱਚ ਮੈਂ ਤੁਹਾਡੇ ਨਾਲ ਖੇਲਦਾ ਹੁੰਦਾ ਸੀ, ਤਬ ਹੀ ਸੰਗ ਤਜਿਓ ਮੈਂ ਨਾਹੀ। ਜਦੋਂ ਵੀ ਤੁਹਾਡੇ ਮੈਂ ਨਾਲ ਹੀ ਰਹਿੰਦਾ ਸੀ, ਤੁਹਾਡਾ ਸੰਗ ਨਹੀਂ ਛੱਡਿਆ ਸੀ। ਜਿਉ ਜਿਉ ਮੁਝ ਕੋ ਦੇ ਤਰ ਜਾਈ। ਜਿਵੇਂ ਜਿਵੇਂ ਤੁਸੀਂ ਮੈਨੂੰ ਉਸ ਵੇਲੇ ਵੀ ਆਗਿਆ ਦਿੰਦੇ ਹੁੰਦੇ ਸੀ, ਤਿਉ ਤਿਉ ਕਰੋ ਸਦਾ ਸੁਖ ਪਾਈ। ਉਵੇਂ ਕਰਦਾ ਹੁੰਦਾ ਸੀ ਸੁਖ ਪਾਉਂਦਾ, ਹੁਣ ਵੀ ਐਵੇਂ ਜਿਵੇਂ ਆਗਿਆ ਕਰੋ ਵੀ ਉਵੇਂ ਕਰਾਂਗਾ, ਸੁਖ ਪਾਵਾਂਗਾ। ਕਰਨੋ ਚਿਤ ਕਰੀਏ ਗੁਣ ਉਰਮੈ। ਮਾਰਾ ਹਿਰਦੇ ਵਿੱਚ ਵਿਚਾਰ ਕੇ ਸੋਚ ਕੇ ਜਿਹੜਾ ਕਰਨਾ ਜੋ ਕਰਨ ਜੋ ਕਰਤੱਵ ਉਹ ਕਰੀਏ ਤੁਸੀਂ। ਅਸ ਕਹਿ ਮੈਂ ਦੀਨੋ ਧਨ ਕਰ ਮੈਂ। ਇਸ ਤਰ੍ਹਾਂ ਦੇ ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚ ਮੈਂ ਭਾਈ ਬਾਲਾ ਨੇ ਕਹਿੰਦੇ ਉਹ ਰੁਪਈਏ ਦੇ ਦਿੱਤੇ। ਕਰ ਮਹਿਲੇ ਕਾਰਖਿਕ ਤਬ ਹੀ। ਗੁਰੂ ਨਾਨਕ ਸਾਹਿਬ ਨੇ ਉਹ 20 ਰੁਪਈਏ ਆਪਣੇ ਹੱਥਾਂ ਵਿੱਚ ਲੈ ਕੇ ਗਏ। ਮਹੰਤ ਸੰਤ ਜਹ ਸਭ ਹੀ। ਜਿੱਥੇ ਸਾਰੂ ਸੰਤ ਬੈਠੇ ਉਹਨਾਂ ਦੇ ਵਿੱਚੋਂ ਜਿਹੜਾ ਸ਼੍ਰੀ ਮਹੰਤ ਉਹਦੇ ਕੋਲ ਚਲੇ ਗਏ। ਕਰ ਬੰਧਨ ਤਿੰਨ ਕੇ ਢਿੱਗ ਵੈਸੇ। ਜਿਹੜਾ ਸ਼੍ਰੀ ਮਹੰਤ ਹੈ ਉਹਦੇ ਕੋਲ ਮੱਥਾ ਟੇਕ ਕੇ ਨੇੜੇ ਜੇ ਹੋ ਕੇ ਬੈਠ ਗਏ। ਕੁੰਭਜ ਨਿਕ ਸੰਕਟ ਰਘੂਤਮ ਜੈਸੇ। ਜਿਵੇਂ ਕਹਿੰਦੇ ਰਾਮ ਚੰਦਰ ਜੀ ਅਗਸਤ ਮੁਨੀ ਕੋਲ ਗਏ ਸੀ ਨਾ, ਜਦੋਂ ਬਨਵਾਸ ਗਏ ਸਭ ਤੋਂ ਪਹਿਲਾਂ ਅਗਸਤ ਮੀਨੂ ਨੂੰ ਹੀ ਮਿਲੇ ਸੀ ਰਾਮ ਜੀ। ਇਸ ਤਰ੍ਹਾਂ ਕਹਿੰਦੇ ਸਾਧੂਆਂ ਨੂੰ ਮਿਲੇ ਆ ਗੁਰੂ ਨਾਨਕ ਸਾਹਿਬ। ਮ੍ਰਿਦੁਲ ਮਧੁਰ ਕਰੁਣਾ ਸੰਗ ਸਾਨੀ, ਬੜੀ ਮਿੱਠੀ ਬੜੀ ਕੋਮਲਤਾ ਨਾਲ ਪ੍ਰੇਮ ਨਾਲ ਮਿਲੀ ਹੋਈ। ਬੋਲੇ ਪਰਮ ਮਨੋਹਰ ਬਾਣੀ, ਮਨ ਨੂੰ ਮੋਹਣ ਵਾਲੀ ਸੁੰਦਰ ਬਾਣੀ ਬਚਨ ਆਪ ਜੀ ਬੋਲੇ ਉਹਨਾਂ ਨੂੰ। ਨਗਨ ਅੰਗ ਦਿਨ ਰਹਿਣ ਬਿਤਾਵਤ, ਸਾਧੂ ਅੰਗਾਂ ਨੂੰ ਨੰਗੇ ਰੱਖ ਕੇ ਤੁਸੀਂ ਦਿਨ ਰਾਤ ਬਰੀਰ ਕਰਦੇ ਹੋ। ਪਹਿਰਤ ਨਹੀਂ ਕਿ ਹੱਥ ਨ ਆਵਤ, ਸਰੀਰ ਤੇ ਕੱਪੜੇ ਪਹਿਨਦੇ ਨੀ, ਜਦ ਪਹਿਨਣ ਵਾਸਤੇ ਤੁਹਾਡੇ ਹੱਥਾਂ ਵਿੱਚ ਨੀ ਆਉਂਦੇ, ਤੁਹਾਨੂੰ ਮਿਲਦੇ ਹੀ ਨੀ ਪਹਿਨਣ ਨੂੰ। ਇਸ ਰਿਤ ਮਹਿਤਾਨ ਸੀਤ ਸੰਤਾਵਤ, ਠੰਡ ਦੀ ਮੌਸਮ ਹੈ ਮਹਾਰਾਜ, ਤੁਹਾਨੂੰ ਠੰਡ ਬੜੀ ਤੰਗ ਕਰਦੀ ਹੋਊਗੀ। ਬਹਰੋ ਵਰਖਾ ਉਸਨ ਤਪਾਵਤ, ਜਦੋਂ ਬਾਰਿਸ਼ ਦੀ ਰੁੱਤ ਬਾਰਿਸ਼ ਤੰਗ, ਫਿਰ ਗਰਮੀ ਆਉਂਦੀ ਗਰਮੀ ਤਪਾਉਂਦੀ ਹੋਊਗੀ। ਅਚਬਹ ਅਸਨ ਰਹੋ ਅਨਸਨਾ, ਸਾਧੂ ਇਹ ਦੱਸੋ ਵੀ ਭੋਜਨ ਵੀ ਸ਼ਕਲ ਨੇ ਕਿ ਭੋਜਨ ਤੋਂ ਬਗੈਰ ਹੀ ਰਹਿੰਦੇ ਹੋ। ਦੇਤ ਖੇਦ ਤਨ ਜਿਉਂ ਬਿਨ ਬਸਨਾ, ਹਾਂ ਕਿਉਂ ਕਹਿੰਦੇ ਇਸ ਤਰ੍ਹਾਂ ਤੇ ਖੇਡ ਦੇਤ ਕਿਉਂ ਬਿਨ ਬਸਣਾ, ਬਿਨਾਂ ਬਸਤਰਾਂ ਤੋਂ ਕਿਉਂ ਐਵੇਂ ਸਰੀਰ ਨੂੰ ਤੁਸੀਂ ਕਹਿੰਦੇ ਦੁੱਖ ਦਿੰਦੇ ਹੋ। ਪ੍ਰਭਾਵਾਨ ਸੁੰਦਰ ਸਰਬੰਗਾ, ਦੇਖੋ ਤੁਹਾਡੇ ਜਿਹੜੇ ਸਾਰੇ ਅੰਗ ਹੈ ਬੜੀ ਸੋਭਾ ਵਾਲੇ ਸੁੰਦਰ ਹੈ। ਭਸਮ ਸੰਗ ਸ਼ੌਕੀਨ ਕੁਰੰਗਾ, ਕਹਿੰਦੇ ਸਾਰਿਆਂ ਨੇ ਸਰੀਰ ਦੇ ਅੰਗਾਂ ਤੇ ਸਵਾਹ ਮਲਮਲ ਕੇ ਇਹਨਾਂ ਨੂੰ ਹੋਰ ਹੀ ਰੰਗ ਦੇ ਕਰ ਲਿਆ, ਮਿੱਟੀ ਰੰਗੇ ਜੇ ਬਣਾਇਆ ਹੋਇਆ। ਸੰਤ ਰੂਪ ਮਤ ਭਲੋ ਉਤੰਗਾ, ਕਹਿੰਦੇ ਉੱਚਾ ਉੱਚਾ ਉੱਚਾ ਮਤ ਹੈ, ਇਸ ਤਰ੍ਹਾਂ ਤੁਸੀਂ ਸੰਤ ਸਰੂਪ ਹੋ, ਸਿਧਾਂਤ ਤੁਹਾਡਾ ਬਹੁਤ ਉੱਚਾ ਸੁੱਚਾ ਹੈ। ਉੱਤਰ ਦੀਜੈ ਸੰਗ ਉਮੰਗਾ, ਚਾਵਰ ਸ਼ਾਹ ਨਾਲ ਖੁਸ਼ ਹੋ ਕੇ ਕਹਿੰਦੇ ਸਾਰਾ ਸਾਨੂੰ ਜਵਾਬ ਦਈਏ, ਤਸੱਲੀ ਬਖਸ਼। ਰਿਖੀ ਕੇਸ਼ ਸੁਣ ਬੋਲਿਓ ਬਾਨੀ, ਉਹ ਜਿਹੜਾ ਰਿਖੀਆਂ ਦਾ ਮਾਲਕ ਹੈ ਸ੍ਰੀ ਮਹੰਤ ਮਹਾਰਾਜ ਤੋਂ ਸੁਣ ਕੇ ਬਚਨ ਬੋਲਿਆ। ਮੁਕਤ ਜਮਾਰਗ ਤਾਂ ਰਸ ਸਾਨੀ, ਜੋ ਮੁਕਤੀ ਦਾ ਰਸਤਾ ਹੈ ਉਸਦੇ ਨਾਲ ਮਿਲੀ ਹੋਈ ਬਾਣੀ। ਸਾਧ ਵੇਖ ਜਿਨ ਧਰਿਓ ਸਰੀਰਾ, ਗਾਹੇ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਆਪਣੇ ਸਰੀਰ ਤੇ ਸਾਧੂਆਂ ਵਾਲਾ ਭੇਖ ਧਾਰਿਆ ਹੈ। ਤਾਂ ਕੋ ਚਹੀਅਤ ਸੰਜਮ ਚੀਰਾ, ਸਾਧੂ ਨੂੰ ਕਹਿੰਦੇ ਜਿਹੜੇ ਬਸਤਰ ਹੈ ਉਹਦੇ ਵਿੱਚ ਵੱਲੋਂ ਸੰਜਮੀ ਚਾਹੀਦਾ ਹੈ, ਬਣ ਬਣ ਕੇ ਨਹੀਂ ਬੈਠਣਾ ਚਾਹੀਦਾ। ਬਹਰ ਸੁਣੋ ਭੋਜਨ ਕੀ ਰੀਤੀ, ਫਿਰ ਮਹਾਰਾਜ ਜਿਹੜਾ ਭੋਜਨ ਦੀ ਰੀਤੀ ਆ ਉਹ ਵੀ ਸੁਣ ਲਓ। ਜੇ ਹਮ ਜਾਚਹਿ ਹੋਤ ਅਨੀਤੀ, ਅਸੀਂ ਘਰਾਂ ਵਿੱਚ ਜਾ ਕੇ ਮੰਗਦੇ ਇਹ ਵੀ ਅਨੀਤੀ ਜੀ ਬੇਇਨਸਾਫੀ ਵਾਲੀ ਜੀ ਗੱਲ ਹੁੰਦੀ ਹੈ। ਸਿੰਘਾਸਨ ਸੰਤੋਖ ਸੁਹਾਵਾ, ਜਿਹੜਾ ਸੰਤੋਖ ਦਾ ਅਸਲੀ ਸਿੰਘਾਸਨ ਹੈ ਤਖ਼ਤ, ਇਹ ਬੜਾ ਸੋਭਨੀਕ ਹੈ ਚੰਗਾ ਹੈ। ਤਾਂ ਪਰ ਬੈਸ ਪਰਮ ਸੁਖ ਪਾਵਾ, ਸੰਦੋਖ ਦੇ ਤਖ਼ਤ ਉੱਪਰ ਬੈਠ ਕੇ ਅਸੀਂ ਮਹਾਨ ਸੁਖ ਪਾ ਰਹੇ ਹਾਂ। ਪਰਾ ਲਬਦ ਸੋ ਦਾਸ ਹਮਾਰੀ, ਕਹਿੰਦੇ ਜਿਵੇਂ ਸਾਡੀ ਕਿਸਮਤ ਲਿਖਿਆ ਉਸ ਅਨੁਸਾਰ ਸਾਡੇ ਜਿਹੜੇ ਸਿੱਖ ਸੇਵਕ ਦਾਸ ਹੈ, ਸੇਵਾ ਕਰ ਹੈ ਅਨੇਕ ਪ੍ਰਕਾਰੀ, ਅਨੇਕਾਂ ਢੰਗਾਂ ਨਾਲ ਸਾਡੀ ਸੇਵਾ ਟਹਿਲ ਕਰਦੀ ਰਹਿੰਦੇ ਹੈ। ਸੁਭਟ ਸੰਗ ਬਹੁ ਵਿਧ ਤਪ ਤਾਪਨ, ਇਸ ਤਰ੍ਹਾਂ ਕਹਿੰਦੇ ਜਿਹੜਾ ਬਹੁਤ ਤਰ੍ਹਾਂ ਦਾ ਤਪ ਕਰਨਾ, ਇਹ ਕਹਿੰਦੇ ਸੂਰਬੀਰਾਂ ਸੂਰਮਿਆਂ ਦੇ ਨਾਲ ਦੇ, ਜਿਵੇਂ ਸੂਰਮੇ ਨਾਲ ਹੁੰਦੇ, ਇਸ ਤਰ੍ਹਾਂ ਕਹਿੰਦੇ ਬਹੁਤ ਤਰ੍ਹਾਂ ਦਾ ਤਪ ਕਰਨਾ, ਇਹ ਸੂਰਮਿਆਂ ਦੇ ਨਾਲ ਹੈ। ਮੋਹ ਨਿਰਪਤ ਕੀ ਪ੍ਰਤਨਾ ਖਾਪਨ, ਜਿਹੜਾ ਮੋਹ ਰੂਪੀ ਰਾਜਾ ਉਹਦੀ ਫੌਜ ਨੂੰ ਖਤਮ ਕਰਨ ਵਾਸਤੇ ਉਹ ਕਹਿੰਦੇ ਜਿਹੜੇ ਬਹੁਤ ਤਰ੍ਹਾਂ ਦਾ ਤਪ ਕਰਨਾ, ਬਹੁਤ ਸੂਰਮਿਆਂ ਦੇ ਨਾਲ ਅਸੀਂ ਰਹਿ ਰਹੇ ਹਾਂ। ਸਤ ਕੋ ਛਤਰ ਸੀਸ ਪਰ ਝੂਲੰ, ਹਾਂ ਕਹਿੰਦੇ ਜਿਹੜਾ ਸਤ ਸਰੂਪ ਦਾ ਛਤਰ ਹੈ ਉਹ ਸੀਸ ਦੇ ਉੱਪਰ ਸਾਡੇ ਝੁਲ ਰਿਹਾ ਹੈ। ਦਾਸ ਜਸ ਬਿਲੋਕ ਦਰਬ ਪ੍ਰਤਕੂਲ, ਸਾਡੇ ਜਸ ਰੂਪ ਸਤ ਦੇ ਛਤਰ ਨੂੰ ਦੇਖ ਕਰਕੇ ਜਿੰਨੇ ਅੰਦਰਲੇ ਬਾਹਰਲੇ ਬੈਰੀ ਹੈ ਕਿ ਦਬ ਰਹੇ ਹੈ। ਅਬ ਚੱਲ ਜਬ ਕੋ ਅਸ ਸੁਖ ਪਾਇੰ, ਕਿਉਂ ਸੰਤੋਖ ਦੇ ਸੰਗ ਨੂੰ ਉੱਪਰ ਬੈਠ ਕੇ ਜਦੋਂ ਤੋਂ ਐਸਾ ਅਸੀਂ ਚੱਲ ਸੁਖ ਪਾਇਆ ਹੈ। ਅਨਤ ਨ ਤਾਪ ਕੋ ਮਨ ਫਿਰ ਮਾਇਆ। ਫਿਰ ਸਾਡਾ ਜਿਹੜਾ ਮਨ ਹੈ ਕਹਿੰਦੇ ਹੋਰ ਪਾਸੇ ਨੀ ਪਰਚਿਆ ਲੱਗਿਆ। ਸੰਤੋ ਕਤ ਕੀ ਸੁਨ ਕਰ ਜੁਗਤੰ। ਜਿਹੜਾ ਇਹ ਸਾਧੂ ਹੈ ਉਹਦੀ ਕਹਿੰਦੇ ਜੁਗਤੀ ਦੇ ਨਾਲ ਉਪਮੁਕਤ ਕੀ ਇਹ ਕਥਨੀ ਸੁਣ ਕੇ ਹਰਖਤ ਸ੍ਰੀ ਨਾਨਕ ਬਚਨ ਉਕਤੰ। ਗੁਰੂ ਮਹਾਰਾਜ ਜੀ ਖੁਸ਼ ਹੋ ਗਏ ਤੇ ਫਿਰ ਆਪਣੇ ਵੱਲੋਂ ਬਚਨ ਕਿਹਾ। ਰਾਵਰ ਨਾਮ ਸੁਣਨ ਅਭਿਲਾਖਾ। ਸ੍ਰੀ ਮਹੰਤ ਜੀ ਆਪ ਜੀ ਦਾ ਨਾਮ ਕੀ ਇਹ ਸੁਣ ਦੀ ਚਾਹਨਾ ਹੈ। ਤੁਮਰੋ ਧਨ ਧਰਮ ਦ੍ਰਿੜ ਰਾਖਾ। ਤੁਸੀਂ ਮਾਰਾ ਧਨ ਹੋ, ਤੁਸੀਂ ਆਪਣਾ ਧਰਮ ਐਨ ਪੱਕਾ ਧਾਰਨ ਕਰਕੇ ਰੱਖਿਆ ਹੋਇਆ। ਕੀ ਆਸਾ ਇੱਕ ਏਕੰਕਾਰ। ਸਿਰਫ ਇੱਕ ਓਂਕਾਰ ਜਿਹੜਾ ਵਾਹਿਗੁਰੂ ਉਹਦੀ ਪ੍ਰਾਪਤੀ ਦੀ ਆਸਾ ਕੀਤੀ ਹੋਈ। ਪਰਬ੍ਰਿਤ ਤਜ ਨਿਰਵਿਤ ਪੱਗ ਧਾਰਨ। ਹਾਂ, ਪ੍ਰਵਿਰਤੀ ਜਿਹੜਾ ਫਲਾਅ ਵਾਲਾ ਰਸਤਾ ਛੱਡ ਕੇ ਨਿਵਿਰਤੀ ਵਾਲਾ ਜਿਹੜਾ ਨਿਵਿਰਤੀ ਵਾਲੀ ਚਰ ਰੱਖਿਆ ਤਿਆਗ ਵਿਰਤੀ ਰੱਖੀ ਹੋਈ ਹੈ। ਸੁਮਤ ਅਗਾਤੀ ਸੰਤ ਸੁਚਾਲੀ। ਸ੍ਰੇਸ਼ਠ ਮਤ ਦੇ ਪ੍ਰਾਪਤੀ ਵਾਲੇ ਸੰਤਾਂ ਵਾਲੀ ਸੋਹਣੀ ਚਾਲ। ਸ਼ਾਂਤ ਲਤਾ ਭਲ ਬਿਧ ਪ੍ਰਤ ਪਾਲੀ। ਸ਼ਾਂਤੀ ਰੂਪੀ ਜਿਹੜੀ ਬੇਲ ਹੈ ਇਸਨੂੰ ਚੰਗੀ ਤਰ੍ਹਾਂ ਤੁਸੀਂ ਪਾਲਿਆ ਪੋਸਿਆ ਵਧਾਇਆ ਹੈ। ਪੁੰਨ ਭਾਖਤ ਮਹੰਤ ਸ਼ੁਭ ਬਾਣੀ। ਮਹਾਰਾਜ ਤੋਂ ਸੁਣ ਕੇ ਜਿਹੜਾ ਇਹ ਸ੍ਰੀ ਮਹੰਤ ਹੈ ਚੰਗੀ ਬਾਣੀ ਕਹਿਣ ਲੱਗਿਆ। ਭੋ ਧੀਮਤ ਤੁਮ ਹੋ ਗੁਣ ਖਾਨੀ। ਹੇ ਬੁੱਧੀਵਾਨ ਜੀ, ਤੁਸੀਂ ਤਾਂ ਗੁਣੇ ਦੇ ਖਾਨ ਹੋ। ਬੈਸ ਕਿਸ਼ੋਰ ਵਿਖੇ ਅਪਮਾਨੀ। ਤੁਹਾਡੀ ਕਿਸ਼ੋਰ ਉਮਰ ਹੈ, ਇਹਦੇ ਵਿੱਚ ਹੀ ਤੁਸੀਂ ਵਿਸ਼ਿਆਂ ਵਿਕਾਰਾਂ ਦਾ ਨਿਰਾਦਰ ਕਰ ਦਿੱਤਾ ਹੋਇਆ। ਸਤ ਮਾਣ ਤੋਂ ਰਹਿਤ ਹੋ ਰਹੇ ਹੋ। ਸਤ ਸੰਗਤ ਪਰ ਸੁਮਤ ਲੁਭਾਨੀ। ਜਿੱਥੇ ਸਰ ਸੰਗਤ ਹੁੰਦੀ ਉਹਨਾਂ ਉੱਪਰ ਤੁਹਾਡੀ ਸ੍ਰੇਸ਼ਠ ਮਤ ਲੁਭਾਏ ਮਾਨ ਹੋ ਰਹੀ ਹੈ। ਸੰਤ ਰੇਨ ਹੈ ਨਾਮ ਹਮਾਰਾ। ਗੁਰੂ ਨਾਨਕ ਸਾਹਿਬ ਜੀ, ਮੈਂ ਸ੍ਰੀ ਮਹੰਤ ਦਾ ਨਾਮ ਸੰਤ ਰੇਨ ਹੈ। ਸ੍ਰੀ ਗੁਰ ਬਚਸੋਂ ਧਰਿਓ ਸੁਧਾਰਾ। ਇਹ ਜਿਹੜੇ ਮੇਰੇ ਕਹਿੰਦੇ ਗੁਰੂ ਹੋਏ ਆ ਉਹਨਾਂ ਦੇ ਬਚਨਾਂ ਰਾਹੀਂ ਬਣਾ ਸਵਾਰ ਕੇ ਨਾਮ ਸੰਤ ਰੇਨ ਹੈ, ਵੀ ਸਾਧੂਆਂ ਦੀ ਚਰਨ ਧੂੜ ਵਿੱਚ ਰਹਿਣ ਵਾਲਾ ਹੈ। ਦੀਨ ਗਰੀਬੀ ਕੋ ਸਿਰ ਪਾਓ। ਮੇਰੇ ਜਿਹੜੇ ਗੁਰੂ ਹੈ ਉਹਨਾਂ ਨੇ ਕਿ ਗਰੀਬੀ ਨਿਮਰਤਾ ਦਾ ਮੈਨੂੰ ਸਰੋਪਾ ਬਖਸ਼ਿਆ। ਸੁਜਸ ਜਾਸ ਬਹੁਵਧ ਪ੍ਰਭਾਉ। ਇਸ ਗਰੀਬੀ ਸਰਪਾਉ ਦਾ ਸ੍ਰੇਸ਼ਟ ਜਸ ਬਹੁਤ ਹੀ ਕਹਿੰਦੇ ਪ੍ਰਤਾਪ ਵਾਲਾ ਵੱਲ ਫੁੱਲ ਰਿਹਾ। ਹਿਰਦੇ ਪ੍ਰਸੀਦੇ ਸੁਣ ਕਰ ਨਾਮੋ। ਸੰਤ ਰੇਮ ਨਾਮ ਸੁਣ ਕੇ ਮਹਾਰਾਜ ਹਿਰਦੇ ਵਿੱਚ ਬਹੁਤ ਪ੍ਰਸੰਨ ਹੋ ਗਏ। ਜੋ ਕਾਵੋਕਤ ਸੁਨਤ ਮਤ ਧਾਮੋ। ਜਿਵੇਂ ਕਹਿੰਦੇ ਬੁੱਧੀਵਾਨ ਕਿਸੇ ਕਵੀ ਦੀ ਸੋਹਣੀ ਕਥਨੀ ਨੂੰ ਸੁਣ ਕੇ ਖੁਸ਼ ਹੋ ਜਾਂਦੇ ਹੋ, ਮਹਾਰਾਜ ਖੁਸ਼ ਹੋ ਗਏ। ਮੁਝ ਸੋ ਕਹਿਣ ਲੱਗੇ ਤੇ ਕਾਲਾ। ਗੁਰੂ ਨਾਨਕ ਸਾਹਿਬ ਜੀ, ਭਾਈ ਬਾਲਾ ਜੀ ਕਹਿੰਦੇ ਉਸ ਸਮੇਂ ਉਹ ਕਹਿਣ ਲੱਗੇ ਮੈਨੂੰ। ਤਜਿਉ ਨ ਜਾਏ ਬਨਜ ਇਹ ਬਾਲਾ। ਭਾਈ ਬਾਲਾ, ਜਿਹੜਾ ਸੌਦਾ ਲਾਭਦਾਈ ਹੈ ਸਾਥੋਂ ਤਾਂ ਵੀ ਛੱਡਿਆ ਨੀ ਜਾਂਦਾ। ਘਰ ਤੇ ਧਨ ਧਰ ਅਗਰ ਮਹੰਤਾ। ਇਸ ਤਰ੍ਹਾਂ ਕਹਿ ਕੇ ਜਿਹੜੇ 20 ਰੁਪਈਏ ਸੀ ਆਪਣੇ ਹੱਥ ਦੇ ਨਾਲ ਉਹ ਮਹੰਤ ਦੇ ਅੱਗੇ ਰੱਖ ਦਿੱਤੇ। ਅਸਨ ਕਰਾਵਹੁ ਕਹਿ ਜਗ ਕੰਤਾ। ਜਗਤ ਦੇ ਮਾਲਕ ਸਤਨਾਮ ਨੇ ਕਿਹਾ ਵੀ ਸਾਧੂ ਦੇ ਨਾਲ ਤੁਸੀਂ ਭੋਜਨ ਕਰਾ ਲਓ, ਤਿਆਰ ਕਰਕੇ ਛਕ ਲਓ। ਹਮਨੈ ਤੁਮਰੀ ਸਭ ਵਿਧ ਜਾਨੀ। ਅਸੀਂ ਵੀ ਤੁਹਾਡੇ ਸਾਰੀਆਂ ਸਾਧੂਆਂ ਦੀ ਸਾਰੀ ਵਿਧੀ ਢੰਗ ਤਰੀਕਾ ਜਾਣ ਲਿਆ। ਕਰਤ ਨ ਪ੍ਰਾਰਥਨਾ ਗੁਣ ਹਾਨੀ। ਗੁਣਾਂ ਨੂੰ ਨਾਸ ਕਰਨ ਵਾਲੀ ਜਿਹੜੀ ਪ੍ਰਾਰਥਨਾ ਮੰਗ ਹੈ ਤੁਸੀਂ ਨੀ ਕਰਦੇ, ਭਾਵ ਕਿਸੇ ਦੇ ਅੱਗੋਂ ਹੱਥ ਕੱਢ ਕੇ ਮੰਗਦੇ ਨੀ। ਬਿਨ ਜਾਚੇ ਸਾਦਰ ਜੋ ਦੇਈ। ਠੀਕ ਹੈ, ਗੁਣਾਂ ਵਾਲੇ ਪੁਰਸ਼ ਨੂੰ ਤਾਂ ਇਹ ਸਹੀ ਚਾਹੀਏ ਬਿਨਾਂ ਮੰਗੇ ਤੋਂ ਜਿਹੜਾ ਸਤਿਕਾਰ ਨਾਲ ਆਪੇ ਆ ਕੇ ਦੇਵੇ। ਤਾਂ ਕੋ ਰੁਚਸੋ ਅਚਨ ਕਰੇ। ਠੀਕ ਹੈ, ਉਹਦਾ ਕਹਿੰਦੇ ਫਿਰ ਰੁਚੀ ਨਾਲ ਇੱਛਾ ਨਾਲ ਤੁਸੀਂ ਭੋਜਨ ਤਿਆਰ ਕਰਕੇ ਛਕ ਲੈਨੇ ਹੋ। ਅਬ ਹੈ ਪਠਾਏ ਸ੍ਰੀ ਕਰਤਾਰਾ। ਹੁਣ ਤੁਹਾਨੂੰ ਤੁਹਾਡੇ ਕੋਲ ਸਾਨੂੰ ਕਹਿੰਦੇ ਕਰਤਾਰ ਨੇ ਭੇਜਿਆ ਰੁਪਈਏ ਦੇ। ਲੈ ਕਰ ਸੁਖ ਸੋ ਕਰਹੋ ਹਾਰਾ। 20 ਰੁਪਈਏ ਸਾਡੇ ਨਾਲ ਕੋਲੋਂ ਲੈ ਕੇ ਸੁਖ ਨਾਲ ਭੋਜਨ ਛਕੋ ਬਣਾ। ਕਹਿ ਮਹੰਤ ਲਗ ਬੈਸ ਕੁਲੀਨ। ਬਸ ਜਿਹੜੇ ਮਹੰਤ ਜੀ ਕਹਿਣ ਲੱਗੇ ਮਹਾਰਾਜ ਤੁਹਾਡੀ ਉਮਰ ਛੋਟੀ ਹੈ, ਬੜੇ ਤੁਸੀਂ ਕੁਲੀਨ ਹੋ, ਚਤਰੋ ਸਿਆਣੇ। ਤਬ ਵਿਵਹਾਰੰ ਜਨਕ ਅਧੀਰੰ। ਇਸ ਕਰਕੇ ਮਹਾਰਾਜ ਛੋਟੀ ਉਮਰ ਹੈ, ਸਿਆਣੇ ਹੋ, ਤੁਹਾਡਾ ਜਿਹੜਾ ਵਪਾਰ ਲੈਣ ਦੇਣ ਉਹ ਪਿਤਾ ਦੇ ਅਧੀਨ ਹੈ, ਉਹਦੇ ਹਾਸੇ ਚ ਹੈ। ਪਠਿਓ ਕਾਜ ਕਿਹ ਤੋ ਹੈ ਵਿਚਾਰੀ। ਉਹਨਾਂ ਨੇ ਕਹਿੰਦੇ ਸੋਚ ਵਿਚਾਰ ਕਰਕੇ 20 ਰੁਪਈਏ ਦੇ ਕੇ ਤੁਹਾਨੂੰ ਕਿਸੇ ਕੰਮ ਵਾਸਤੇ ਭੇਜਿਆ ਹੋਊਗਾ। ਜਾਹੋ ਸ਼ੂਸ਼ ਤੋ ਦੇਹ ਨਿਕਾਰੀ। ਤੁਸੀਂ ਉਹ ਰੁਪਈਆਂ ਦੇ ਨਾਲ ਖਰੀਦ ਕੇ ਨਾ ਲਵੇ, ਕੰਮ ਨਾ ਕਰਕੇ, ਫਿਰ ਤੁਹਾਨੂੰ ਨਾਲੋਂ ਨਾਰਾਜ਼ ਹੋਵੇਗਾ, ਤੁਹਾਨੂੰ ਘਰੋਂ ਵੀ ਕੱਢ ਦੇਵੇਗਾ। ਸੁਣ ਹੋ ਸੰਤ ਮੈਂ ਪਿਤਾ ਨਿਦੇਸ਼ਾ। ਉਸ ਵੇਲੇ ਸੰਤਰੇ ਨੂੰ ਕਹਿੰਦੇ, ਸੁਣੋ ਮੈਂ ਪਿਤਾ ਦੀ ਆਗਿਆ ਅਨੁਸਾਰ। ਸੋ ਕੀਨੋ ਜਿਸ ਲਾਭ ਵਿਸ਼ੇਸ਼ਾ। ਮੈਂ ਕਹਿੰਦੇ ਕੰਮ ਕੀਤਾ ਹੈ, ਸੌਦਾ ਕੀਤਾ, ਜਿਹਦੇ ਵਿੱਚ ਬਹੁਤਾ ਲਾਭ ਹੈ, ਨਫ਼ਾ ਹੈ। ਮੁਝ ਸੋ ਕਹਿਓ ਵਣਜ ਸੋ ਕਰੀਏ। ਮੈਨੂੰ ਇਹ ਕਿਹਾ ਸੀ ਵੀ ਇਹ 20 ਰੁਪਈਆਂ ਦੇ ਨਾਲ ਇਹ ਸੌਦਾ ਖਰੀਦਣਾ ਕਰੀਏ, ਜਾਂ ਤੇ ਅਨਤ ਨ ਭਲੋ ਵਿਚਾਰੀਏ। ਜਿਹੜਾ ਬਹੁਤਾ ਖਰਾ ਬਹੁਤਾ ਲਾਭਦਾਇ ਹੋਏ, ਇਸ ਕਰਕੇ ਇਹਦੇ ਨਾਲ ਤੋਂ ਹੋਰ ਖਰਾ ਸੌਦਾ ਕੋਈ ਵਿਚਾਰੀ ਦਾ ਹੀ ਨਹੀਂ। ਬਾਨੀ ਸੁਣੀ ਸੁਧੀਰ ਮਹੰਤਾ। ਜਿਹੜਾ ਕਹਿੰਦੇ ਸ਼੍ਰੀ ਮਹੰਤਾ ਨੇ ਧੀਰਤਾ ਵਾਲੀ ਬਚਨ ਬਾਣੀ ਸੁਣੇ। ਕਹਿਓ ਜੇ ਤਾਵ ਉਰ ਇਹ ਦਿੱਡ ਮੰਤਾ। ਕਹਿਣ ਲੱਗੇ ਜੇ ਤੁਹਾਡੇ ਹਿਰਦੇ ਵਿੱਚ ਪੱਕੀ ਕਹਿੰਦੇ ਸਲਾਹ ਹੈ, ਲੈ ਜਾਵੋ ਧਨ ਨਿਜ ਕਿਹੇ ਨਗਰੀ। ਇਹ ਜਿਹੜਾ 20 ਰੁਪਈਏ ਆਪਣਾ ਧਨ ਹੈ, ਕਿਸੇ ਸ਼ਹਿਰ ਵੱਲ ਵਿੱਚ ਚਲੇ ਜਾਓ। ਭੋਜਨ ਸੌਜ ਆਨ ਦੇਹ ਸਗਰੀ। ਭੋਜਨ ਛਕਣ ਵਾਲੀ ਸਾਰੀ ਰਸਤ ਪਾਣੀ ਇਹਦੀ ਲਿਆ ਕੇ ਸਾਨੂੰ ਦੇ ਦੇ। ਸੁਣੇ ਸਰਵਨ ਸੰਤਨ ਕੇ ਬੈਨਾ। ਨਾਨਕ ਸਾਹਿਬ ਜੀ ਨੇ ਜਦੋਂ ਉਹ ਬਚਨ ਸੁਣੇ ਉਹ ਸਾਧੂ ਦੇ। ਨਗਰ ਦਿਸ਼ਾ ਗਮਨੇ ਗੁਣ ਐਨਾ। ਗੁਣਾਂ ਦੇ ਘਰ ਸਤਿਗੁਰੂ ਜਿਹੜਾ ਚੂੜਕਾਣਾ ਨਗਰ ਦੀ ਤਰਫ ਨੂੰ ਚੱਲ ਪਏ। ਲੈ ਵਿਪਨੀ ਤੇ ਚੂਨ ਮਹੀਨਾ। ਮੰਡੀ ਵਿੱਚੋਂ ਜਾ ਕੇ ਬਰੀਕ ਜਿਹਾ ਆਟਾ ਖਰੀਦ ਲਿਆ ਹੈ। ਤੇਤ ਪੰਚ ਰਜਤ ਪਨ ਦੀਨਾ। ਆਟੇ ਵਾਸਤੇ 5 ਰੁਪਈਏ ਦੇ ਦਿੱਤੇ ਦੁਕਾਨਦਾਰ ਨੂੰ। ਸੂਖਮ ਚਾਵਰ 4 ਲਮੇਰੇ। ਬਰੀਕ ਕਿਸਮ ਦੇ ਚੌਲ ਬਹੁਤ ਕਹਿੰਦੇ ਜੋ ਲੰਮੇ ਲੰਮੇ ਹੈ। ਤੇ ਸਾਮਲੇ ਘਰ ਭਾਰ ਬੰਧੇਰੇ। ਆਟੇ ਦੇ ਬਰਾਬਰ ਭਾ 5 ਰੁਪਈਏ ਦੇ ਲੈ ਕੇ ਉਹ ਵੀ ਪੰਡ ਬੰਨ ਲਈ ਹੈ। ਲੀਨ ਤੀਨ ਕੋ ਕ੍ਰਿਤ ਨਵੀਨਾ। 3 ਰੁਪਈਆਂ ਦਾ ਨਵਾਂ ਤਾਜ਼ਾ ਘਿਓ ਖਰੀਦ ਲਿਆ। ਸਿਤਾ ਸਵੇਤ ਤਾਂ ਕੇ ਸਮ ਲੀਨਾ। ਉਹਦੇ ਬਰਾਬਰ ਦਾ ਕਹਿੰਦੇ ਇਸੇ ਤਰ੍ਹਾਂ ਚਿੱਟੇ ਰੰਗ ਦੀ ਜਿਹੜੀ ਖੰਡ ਹੈ 3 ਰੁਪਈਆਂ ਦੀ ਉਹ ਖਰੀਦ ਲਈ। ਦੁਗਧ ਹੇਤ ਖਰਚੇ ਪੁੰਨ ਤੀਨੋ। ਜਿਹੜਾ ਦੁੱਧ ਹੈ ਉਹ ਲੈਣ ਵਾਸਤੇ 3 ਰੁਪਈਏ ਖਰਚ ਦਿੱਤੇ ਹੈ। ਬਾਕੀ ਭਾਰ ਬਾਹ ਕੋ ਦੀਨੋ। ਬਾਕੀ ਜਿਹੜਾ ਕਹਿੰਦੇ ਰੁਪਈਏ ਸੀ ਉਹ ਜਿਹੜਾ ਚੱਕ ਕੇ ਲਿਆਉਣ ਵਾਲਾ ਹੈ ਉਹਨੂੰ ਭਾੜੇ ਵਜੋਂ ਦੇ ਦਿੱਤਾ ਹੈ। ਸਭ ਹੈ ਸੌਜਪੁਰ ਤੇ ਉਚਵਾਈ। ਨੀ ਰਸ ਪਾਣੀ ਸੀ ਉਹ ਚੂੜਕਾਣੇ ਸ਼ਹਿਰ ਤੋਂ ਚੁਕਵਾਈ। ਸੰਤਨ ਢਿੱਗ ਗਮਨੇ ਜਗ ਰਾਈ। ਜਗਤ ਦੇ ਰਾਜਾ ਰੂਸ ਉਹ ਸਾਧੂਆਂ ਦੇ ਕੋਲ ਚਲੇ ਗਏ। ਸਭ ਸੰਭਾਰ ਮਹੰਤ ਅਗਾਰੀ। ਸਾਰੀ ਰਸ ਪਾਣੀ ਸੰਭਾਲ ਕੇ ਉਹ ਸ਼੍ਰੀ ਮਹੰਤ ਦੇ ਅੱਗੇ। ਧਰ ਵੈਸੇ ਸੇਵਕ ਸੁਖਕਾਰੀ। ਜੋ ਆਪਣੇ ਸੇਵਕਾਂ ਨੂੰ ਸੁਖ ਬਖਸ਼ਣ ਵਾਲੇ ਉਹ ਧਰ ਕੇ ਬੈਠ ਗਏ। ਤੀਜੇ ਆਇਸ ਹੋਏ ਰਸੋਈ। ਫਿਰ ਸ਼੍ਰੀ ਮਹੰਤ ਨੂੰ ਕਹਿਣ ਲੱਗੇ ਆਪਣੇ ਸੇਵਕਾਂ ਨੂੰ ਆਗਿਆ ਦੇ ਦੇ ਜਿਸ ਕਰਕੇ ਲੰਗਰ ਤਿਆਰ ਹੋ ਜਾਵੇ। ਅੱਜ ਹੈ ਸੰਤ ਰੁਚ ਕਰ ਹੈ ਜਤੋਈ। ਜਿੰਨੀ ਕੋਈ ਰੁਚੀ ਕਰਦਾ ਉਹ ਸਾਧੂ ਬਣਾ ਕੇ ਛਕ ਲੈਣ। ਸੋਰਠਾ ਸੁਣ ਮਹੰਤ ਮਤਵੰਤ। ਇਸ ਤਰ੍ਹਾਂ ਜਿਹੜਾ ਅਕਲ ਮਤ ਵਾਲਾ ਸ਼੍ਰੀ ਮਹੰਤ ਸੁਣ ਕੇ। ਕਹੀ ਗਿਰਾ ਜਗ ਕੰਤ। ਜੋ ਜਗਤ ਦੇ ਮਾਲਕ ਗੁਰੂ ਨਾਨਕ ਉਹਨਾਂ ਨੂੰ ਬਚਨ ਕਿਹਾ। ਘਰ ਅਚਵਹਿ ਗਏ ਸੰਤ। ਮਹਾਰਾਜ ਅਸੀਂ ਸਾਧੂ ਸੰਤ ਬਣਾ ਕੇ ਸ਼ਕ ਸ਼ਿਕਾ ਲਵਾਂਗੇ। ਤੁਮ ਗਮਨੋਹਪੁਰ ਆਪਣੇ। ਮਹਾਰਾਜ ਆਪਣੇ ਨਗਰ ਵੱਲ ਨੂੰ ਚਲੇ ਜਾਓ। ਦੋਹਰਾ ਤਜ ਕਾਨਨ ਕਮਲਾਨ ਨੰਗ। ਉਹਨਾਂ ਨੂੰ ਉਹਨਾਂ ਤੋਂ ਸੁਣ ਕੇ ਜਿਹੜਾ ਕਹਿੰਦੇ ਜੰਗਲ ਛੱਡ ਕੇ ਜੋ ਕਮਲ ਵਰਗੇ ਮੁਖ ਵਾਲੇ ਸਤਿਗੁਰੂ ਹੈ। ਗਮਨੇ ਨਿਜਪੁਰ ਔਰ ਆਪਣਾ ਜਿਹੜਾ ਰਾਏ ਪੋਏ ਤਲਵੰਡੀ ਵਾ ਨਗਰ ਉਸ ਦੀ ਤਰਫ ਨੂੰ ਚੱਲ ਪਏ। ਕਵ ਸੰਤੋਖ ਸਿੰਘ ਬੰਦਨਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਮੱਥਾ ਟੇਕਦਾ ਹਾਂ। ਧਰ ਪਰ ਜੁਗ ਕਰ ਜੋਰ। ਦੋਵੇਂ ਹੱਥ ਜੋੜ ਕੇ ਧਰਤੀ ਉੱਪਰ ਮੱਥਾ ਰੱਖ ਕੇ ਦੋਵੇਂ ਹੱਥ ਰੱਖ ਕੇ ਐਸੇ ਗੁਰੂ ਨਾਨਕ ਸਾਹਿਬ ਜੀ ਨੂੰ ਮੈਂ ਪ੍ਰਸੰਗ ਸਮਾਪਤ ਕਰਦਾ ਹੋਇਆ ਮੱਥਾ ਟੇਕਦਾ ਹਾਂ ਕਿ ਜਿਨ੍ਹਾਂ ਨੇ ਪਹਿਲੇ ਦਿਨ ਹੀ ਇਹ ਲਾਭਦਾਇਕ ਸੌਦਾ ਕੀਤਾ, ਖਰਾ ਸੌਦਾ ਕੀਤਾ ਹੈ, ਇਹ ਜਿਹੜੇ ਗੁਰੂ ਕੇ ਲੰਗਰ ਦੀ ਜਿਹੜੀ ਪਰਥਾ ਹੈ ਵੀ ਅਤੁੱਟ ਗੁਰੂ ਕਾ ਲੰਗਰ ਚੱਲੇ ਸਭ ਥਾਂ ਥਾਂ 'ਤੇ, ਉਹ ਮਹਾਰਾਜ ਨੇ ਆਪਣੇ ਰਾਹੀਂ ਇਹਨੂੰ ਕਾਇਮ ਕਰ ਦਿੱਤਾ। ਜਿਸ ਤਰ੍ਹਾਂ ਇਹ ਉਹ ਸਾਧੂਆਂ ਸੰਤਾਂ ਦੇ ਨਾਲ ਆਪੋ ਵਿੱਚ ਹੀ ਫਿਰ ਵਿਚਾਰ ਵਟਾਂਦਰਾ ਹੋਇਆ ਵੀ ਇਹ ਕੌਣ ਸਨ ਜਿਹੜੇ ਪ੍ਰੇਮ ਪਿਆਰ ਨਾਲ ਬਚਨ ਵਿਲਾਸ ਕਰਕੇ ਫਿਰ ਰਸ ਪਾਣੀ ਖੁੱਲ੍ਹਾ ਡੁੱਲ੍ਹਾ ਰੱਖ ਕੇ ਤੁਹਾਡੇ ਕੋਲ ਚਲੇ ਗਏ। ਸੋ ਜਿਸ ਤਰ੍ਹਾਂ ਉਹ ਸ਼੍ਰੀ ਮਹੰਤ ਨੇ ਸ਼ਰਧਾ ਭਰੇ ਬਚਨ ਆਪਣੇ ਸਿੱਖ ਸੇਵਕਾਂ ਨੂੰ ਸ਼ਿਸ਼ਾਂ ਨੂੰ ਕਹੇ, ਉਹ ਕੁਝ ਪ੍ਰਸੰਗ ਬਾਕੀ ਰਹਿੰਦਾ ਹੈ, ਉਹ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ। ਇਸੇ ਤਰ੍ਹਾਂ ਜਦੋਂ ਆਪ ਘਰ ਪਰਤਣਗੇ, ਜੋ ਕੋਈ ਪਿਤਾ ਵੱਲੋਂ ਆਪ ਜੀ ਨਾਲ ਵਰਤ ਵਰਤਾਰਾ ਹੋਏਗਾ, ਕਹਿਣਾ ਕਹਾਉਣਾ ਹੋਏਗਾ, ਉਹ ਅਗਲੇ ਪ੍ਰਸੰਗ ਵਿੱਚ ਕਵੀ ਨੇ ਖੋਲ੍ਹ ਖੋਲ੍ਹ ਕੇ ਬਿਆਨ ਕੀਤਾ, ਉਹ ਵੀ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਹੀ ਸਰਵਣ ਕਰਾਂਗੇ। ਅੱਜ ਇੱਥੇ ਹੀ ਸਮਾਪਤੀ ਹੈ। ਤਜ ਕਾਨਨ ਕਮਲਾਨਨ ਗਮਨੇ ਨਿਜਪੁਰ ਔਰ ਕਵ ਸੰਤੋਖ ਸਿੰਘ ਬੰਦਨਾ ਧਰ ਪਰ ਜੁਗ ਕਰ ਜੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੈ ਸਦਾ ਭਵੇ। ਹੇ ਅਪਰੰਪਰ ਹਰ ਹਰੇ, ਅਹਿ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ। ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਤ ਦਿਹਾਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਦੇ, ਗੁਰੂ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵਦੇ, ਗੁਰੂ ਪਾਰ ਉਤਾਰਨ ਹਾਰ। ਤੁਮ ਠਾਕੁਰ ਤੋਂ